ਸਵੇ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿੰਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇੱਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੂ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸਾਹਿਬ ਜੀਓ ਕਬਿਤ ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ ਰੁਕਤ ਅਪਾਰਥ ਕੀ ਸਮਝ ਨ ਆਵਈ ਵੈਰ ਦੇਸ਼ ਕਾਲ ਗਨ ਅਗਨ ਨਵੋ ਹੀ ਰਸ ਬਿਬਦਾ ਲੰਕਾਰ ਹੂੰ ਕੋ ਭੇਦ ਨਹਿ ਪਾਵਈ ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਗੁਰੂ ਮਹਾਰਾਜ ਜੀ ਅਪਾਰੀ ਅਪਾਰ ਬਖਸ਼ਿਸ਼ ਰਹਿਮਤ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਸੁੰਦਰ ਦੀਵਾਨ ਸਜ ਰਿਹਾ ਹੈ ਸਤਿਗੁਰੂ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗੁਰਬਾਣੀ ਦਾ ਪਾਠ ਜਾਪ ਹੋ ਰਿਹਾ ਸੀ ਆ ਮਾਈ ਭਾਈ ਸਰਵਣ ਕਰ ਰਹੇ ਸੀ ਗੁਰੂ ਨਾਨਕ ਸਾਹਿਬ ਜੀ ਦਾ ਸੋਹਣਾ ਸੁੰਦਰ ਇਤਿਹਾਸ ਲੜੀਵਾਰ ਰੂਪ ਵਿੱਚ ਆਪਾਂ ਪੜ੍ਹ ਸੁਣ ਰਹੇ ਹਾਂ ਜਿਸ ਤਰ੍ਹਾਂ ਕਾਲੂ ਜੀ ਉਹਨਾਂ ਦੇ ਪਿਤਾ ਕੌਣ ਸਨ ਪਿਛਲੇ ਜਨਮਾਂ ਵਿੱਚ ਬਾਬਾ ਕਾਲੂ ਜੀ ਨੇ ਕਿਵੇਂ ਬੰਦਗੀ ਕੀਤੀ ਕਿਹੋ ਜੀ ਇੱਛਾ ਰੱਖ ਕੇ ਉਹ ਸਾਰਾ ਪ੍ਰਸੰਗ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਪੜ੍ਹਿਆ ਸੁਣਿਆ ਉਹ ਸਭ ਇੱਛਾ ਨੂੰ ਰੱਖ ਕੇ ਜਿਵੇਂ ਅਕਾਲ ਪੁਰਖ ਅੰਤਰ ਜਾਮੇ ਵਾਹਿਗੁਰੂ ਨੇ ਉਹ ਇਹਨਾਂ ਦੇ ਗ੍ਰਹਿ ਵਿਖੇ ਅਵਤਾਰ ਧਾਰਨ ਕੀਤਾ ਉਹ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਦੀ ਜਿਹੜੀ ਕਥਾ ਹੈ ਉਹ ਕੱਲ੍ਹ ਦੇ ਦੀਵਾਨ ਵਿੱਚ ਆਪਾਂ ਵਿਸਥਾਰ ਨਾਲ ਸਰਵਣ ਕੀਤੀ ਸੀ ਅਵਤਾਰ ਹੋਣ ਤੋਂ ਬਾਅਦ ਜਿਵੇਂ ਸ਼੍ਰੀ ਨਨਕਾਣਾ ਸਾਹਿਬ ਵਿਖੇ ਉਸ ਵੇਲੇ ਇਸਦਾ ਨਾਮ ਰਾਏ ਭੋਏ ਦੀ ਤਲਵੰਡੀ ਕਰਕੇ ਪ੍ਰਸਿੱਧ ਸੀ ਹੁਣ ਸਤਿਕਾਰ ਵਜੋਂ ਗੁਰੂ ਕੇ ਸਿੱਖ ਸ੍ਰੀ ਨਨਕਾਣਾ ਸਾਹਿਬ ਮਹਾਰਾਜ ਦੇ ਨਾਂ 'ਤੇ ਇਹ ਨਗਰ ਦਾ ਨਾਂ ਲੈਂਦੇ ਹੈ ਇੱਥੇ ਖੁਸ਼ੀਆਂ ਹੋਈਆਂ ਵਧਾਈਆਂ ਵਜੀਆਂ ਤਰ੍ਹਾਂ ਤਰ੍ਹਾਂ ਦੇ ਜਿਹੜੇ ਸਾਜ਼ ਵਜਾਏ ਗਏ ਹੋਰ ਜਿਵੇਂ ਆ ਵਿਆਹ ਸ਼ਾਦੀਆਂ ਵਿੱਚ ਖੁਸਰੇ ਖਸਰੇ ਜੇ ਆ ਕੇ ਨੱਚਦੇ ਟੱਪਦੇ ਹੁੰਦੇ ਹੈ ਗਰੀਬ ਗੁਰਬਾ ਆ ਕੇ ਕੋਈ ਮਾਇਆ ਦਾ ਦਾਨ ਮੰਗਦਾ ਹੁੰਦਾ ਹੈ ਉਹ ਖੁਸ਼ੀ ਦਾ ਸਮਾਂ ਜਾਣ ਕੇ ਜਿਵੇਂ ਕਾਲੂ ਜੀ ਨੇ ਦਿਲ ਖੋਲ੍ਹ ਕੇ ਦਾਨ ਕੀਤਾ, ਤਰ੍ਹਾਂ ਤਰ੍ਹਾਂ ਦੀਆਂ ਜਿਹੜੀਆਂ ਵਧਾਈਆਂ ਹਨ ਖਿੜੇ ਮੱਥੇ ਸਭ ਦੀਆਂ ਪ੍ਰਵਾਨ ਕੀਤੀਆਂ। ਇਸੇ ਤਰ੍ਹਾਂ ਫਿਰ ਜਿਵੇਂ ਹਿੰਦੂਆਂ ਦੀ ਰੀਤੀ ਹੈ ਵੀ ਬੱਚੇ ਦਾ ਜਿਹੜਾ ਨਾਂ ਹੈ ਉਹ ਵਿਚਾਰ ਕੇ ਰੱਖਣਾ ਰਖਾਉਣਾ, ਇਹ ਤਾਂ ਜਿਹੜਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਏ ਹੈ, ਫਿਰ ਜਿਹੜਾ ਸਿੱਖੀ ਪੰਥ ਹੋਂਦ ਵਿੱਚ ਆਇਆ, ਇਹ ਜਿਹੜੀਆਂ ਕੋਈ ਹਿੰਦੂ ਰੀਤੀਆਂ ਇਹਨਾਂ ਦਾ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਆਪਣੇ ਗੁਰਸਿੱਖਾਂ ਪਾਸੋਂ ਤਿਆਗ ਕਰਵਾ ਦਿੱਤਾ ਸੀ। ਜਿਹੜੇ ਹਰਦਿਆਲ ਪੰਡਿਤ ਵਰਗੇ ਗੁਰੂ ਮਹਾਰਾਜ ਦੀਆਂ ਜਨਮਪੋਥੀਆਂ ਲਿਖਣ ਵਾਲੇ ਸੀ, ਅਤੇ ਮਹਾਰਾਜ ਕਲਾਂ ਵਿੱਚ ਜਿਹਨੇ ਉਹ ਪਾਉਣ ਦੀ ਕੋਸ਼ਿਸ਼ ਕਰ ਰਹੇ ਸੀ, ਮਹਾਰਾਜ ਦੇ ਪਾਉਣਾ ਤਾਂ ਕਿੱਥੇ ਰਹਿ ਗਿਆ। ਮਹਾਰਾਜ ਤੋਂ ਅਸਲਾ ਜਿਹੜੀ ਹੈ ਸੱਚਾ ਜਨੇਊ ਹੈ ਉਹ ਆਪ ਵੀ ਪਹਿਨ ਕੇ ਗਿਆ, ਅਤੇ ਦੂਜਾ ਜਿਹੜਾ ਗਲ ਵਿੱਚ ਪਾਇਆ ਸੀ ਉਹ ਲਾਹ ਕੇ ਪਰੇ ਸੁੱਟ ਕੇ ਗਿਆ। ਇਸੇ ਤਰ੍ਹਾਂ ਗੋਪਾਲ ਪੰਥ ਜੋ ਗੁਰੂ ਮਹਾਰਾਜ ਨੂੰ ਪੜਾਉਣ ਦੀ ਕੋਸ਼ਿਸ਼ ਕਰਨ ਨੂੰ ਲੱਗਿਆ ਸੀ ਉਹ ਬ੍ਰਹਮ ਵਿਦਿਆ ਸਤਿਗੁਰੂ ਪਾਸੋਂ ਪੜ ਕੇ ਗਿਆ। ਸੋ ਇਸ ਤਰ੍ਹਾਂ ਇਹ ਜਿਹੜੇ ਪਹਿਲਾਂ ਹਿੰਦੂ ਮਤ ਦੀ ਰੀਤੀ ਅਨੁਸਾਰ ਸਾਰਾ ਕੁਛ ਕਰਦੇ ਕਰਾਉਂਦੇ ਸਨ, ਉਹ ਗੁਰੂ ਨਾਨਕ ਸਾਹਿਬ ਦੀ ਸਿੱਖਿਆ ਧਾਰ ਕੇ ਸਿੱਖ ਬਣ ਕੇ ਸਾਡੇ ਗਣੇਸ਼ ਦੇਵੀਆਂ ਮਨਾਉਣੇ ਛੱਡ ਗਏ, ਗੁਰੂ ਨਾਨਕ ਸਾਹਿਬ ਦੇ ਗੁਰਮੰਤਰ ਅਤੇ ਮੂਲ ਮੰਤਰ ਦੇ ਜਾਪਕ ਬਣ ਗਏ, ਅਭਿਆਸੀ ਬਣ ਗਏ। ਸੋ ਉਸ ਵੇਲੇ ਹੁਣ ਕਾਲੂ ਖੱਤਰੀ ਹਿੰਦੂਆਂ ਵਿੱਚੋਂ ਪੈਦਾ ਹੋਇਆ, ਹਿੰਦੂ ਜਿਵੇਂ ਉਹ ਰੀਤੀ ਰੁਤੀ ਕਰਦੇ ਉਹਨੇ ਤਾਂ ਕਰਨੀ ਸੀ ਨਾ ਸਾਰੀ, ਅਤੇ ਕਈ ਜਿਹੜੇ ਲੋਕ ਇੱਥੋਂ ਆ ਪੜ੍ਹ ਕੇ ਕਹਿੰਦੇ ਲੈ ਵੀ ਤਾਂ ਕਾਲੂ ਜੀ ਐਂ ਕਰਦੇ ਸੀ, ਗੁਰੂ ਨਾਨਕ ਦੇ ਪਿਤਾ ਸੀ ਐਂ ਕਰਦੇ ਸੀ, ਅਸੀਂ ਸਿੱਖ ਕਹਿੰਦੇ ਨਹੀਂ ਕਰਨੀ ਚਾਹੀਦੀ। ਉਹ ਜਦੋਂ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਇਹ ਰੀਤੀ ਚੱਲਦੀ ਸੀ ਉਹਨੇ ਕਰਨੀ ਕਰਨੀ ਸੀ, ਜਦੋਂ ਗੁਰੂ ਮਹਾਰਾਜ ਇੱਧਰ ਉੱਧਰ ਵਿਚਰ ਕੇ ਪ੍ਰਚਾਰ ਕਰਨ ਲੱਗੇ ਉਸ ਵੇਲੇ ਤਾਂ ਉਹਨਾਂ ਦੇ ਜਿਹੜੇ ਸਾਧਕ ਸਿੱਖ ਬਣ ਗਏ ਇਹ ਸਾਰੀਆਂ ਰੀਤੀਆਂ ਛੱਡ ਗਏ। ਇਸ ਕਰਕੇ ਕਈ ਵਾਰੀ ਜਿਹੜੇ ਲੋਕ ਆਪਣੇ ਮਗਰ ਪੈਰੋਕਾਰ ਹੁੰਦੇ ਨੇ ਵੀ ਚਾਹੁੰਦੇ ਵੀ ਸਾਡੇ ਮਗਰੇ ਲੱਗਣ ਉਹੀ ਕੁਛ ਕਰੀ ਜਾਣ, ਅੰਨੇ ਬੋਲੇ ਹੋਏ ਹੋਏ ਭੁਲੇਖੇ ਵਿੱਚ ਪਏ ਹੋਏ, ਫਿਰ ਇਹੋ ਜਿਹੀਆਂ ਉਦਾਹਰਨਾਂ ਦੇ ਕੇ ਸਾਨੂੰ ਉਹ ਚੁੱਪ ਕਰਾਉਣ ਦੀ ਕੋਸ਼ਿਸ਼ ਕਰ ਜਾਂਦੇ ਆ ਵੀ ਦੇਖੋ ਇੱਕ ਪਾਸੇ ਤੁਸੀਂ ਇਹ ਕਹਿੰਦੇ ਹੋ, ਦੂਜਾ ਗੁਰੂ ਨਾਨਕ ਦੇ ਪਿਤਾ ਸਾਰਾ ਕੁਛ ਇਹ ਕਰਦੇ ਕਰਾਉਂਦੇ ਆ, ਤੁਹਾਨੂੰ ਕੀ ਹੁੰਦਾ ਜਦੋਂ ਪਿਓ ਕਰਦਾ ਉਹਨਾਂ ਦਾ। ਸੋ ਅੱਜ ਦੇ ਇਤਿਹਾਸ ਵਿੱਚ ਵੀ ਇਹ ਪ੍ਰਸੰਗ ਆਉਣਾ ਹੈ, ਜਿਸ ਕਰਕੇ ਕਈਆਂ ਦੇ ਮਨ ਦੇ ਵਿੱਚ ਹੈ ਅਤੇ ਭੁਲੇਖਾ ਸੰਸਾ ਹੋ ਜਾਏ ਵੀ ਇਹ ਠੀਕ ਹੈ ਕਿ ਗਲਤ ਹੈ। ਪਰ ਜਿਸ ਵੇਲੇ ਉਹ ਗੁਰੂ ਨਾਨਕ ਸਾਹਿਬ ਜੀ ਪ੍ਰਗਟ ਹੋਏ ਉਸ ਵੇਲੇ ਤਾਂ ਸਿੱਖੀ ਅਜੇ ਹੋਂਦ ਵਿੱਚ ਆਈ ਨਹੀਂ, ਸਿੱਖੀ ਪੰਥ ਚੱਲਿਆ ਹੀ ਨਹੀਂ ਸੀ। ਇਸ ਕਰਕੇ ਸਿੱਖੀ ਪੰਥ ਚੱਲਣ ਤੋਂ ਪਹਿਲਾਂ ਜੋ ਕੁਛ ਹੋ ਰਿਹਾ ਸੀ ਉਸ ਸਮੇਂ ਦੀ ਉਹ ਰੀਤੀ ਸੀ, ਮਰਯਾਦਾ ਸੀ। ਜਦੋਂ ਗੁਰੂ ਨਾਨਕ ਸਾਹਿਬ ਜੀ ਬੜੇ ਹੋ ਕੇ ਉਪਦੇਣ ਲੱਗੇ ਫਿਰ ਉਹ ਜਿਹੜਾ ਸਿੱਖੀ ਪੰਥ ਹੋਂਦ ਵਿੱਚ ਆਇਆ ਹੈ ਉਸ ਵੇਲੇ ਤਾਂ ਕੋਈ ਸਿੱਖ ਐਸਾ ਕੁਛ ਨਹੀਂ ਕਰਦਾ ਕਰਾਉਂਦਾ ਸੀ, ਸਭ ਛੱਡ ਛੁਡਾ ਗਏ ਸਨ। ਉਹ ਜਿਵੇਂ ਵੀ ਇਹ ਕਵੀ ਸੰਤੋਖ ਸਿੰਘ ਜੀ ਨੇ ਭਾਈ ਬਾਲਾ ਵਾਲੀ ਜਨਮ ਸਾਖੀ ਵਿੱਚੋਂ ਇਹ ਪ੍ਰਸੰਗ ਲੈ ਕੇ ਉਹਦਾ ਛੰਦਾਬੰਦੀ ਵਿੱਚ ਬਿਆਨ ਕੀਤਾ, ਉਹ ਖੋਲ੍ਹ ਖੋਲ੍ਹ ਕੇ ਆ ਰਿਹਾ ਹੈ। ਨਾਲ ਹੀ ਕਵੀ ਸੰਤੋਖ ਸਿੰਘ ਉਂਝ ਤਾਂ ਬੜੇ ਮਹਾਨ ਚਿੰਤਾਮਣ ਕਵੀ ਸੀ, ਸ਼੍ਰੋਮਣੀ ਕਵੀ ਸੀ ਅਤੇ ਇਸ ਤਰ੍ਹਾਂ ਅਨੁਭਵੀ ਕਵੀ ਸੀ, ਪਰ ਫਿਰ ਵੀ ਮਹਾਨ ਕਵੀ ਹੁੰਦਿਆਂ ਹੋਇਆਂ ਆਪਣੇ ਅੰਦਰਲੀ ਜਿਹੜੀ ਨਿਮਰਤਾ ਗਰੀਬੀ ਉਹਨੂੰ ਜਣਾਇਆ ਹੈ। ਇਹ ਜਿਹੜੇ ਕੋਈ ਅਧਿਆਤਮਵਾਦੀ ਕਵੀ ਹੁੰਦੇ ਉਹਨਾਂ ਵਿੱਚ ਇਹ ਖਾਸ ਗੁਣ ਹੁੰਦਾ ਹੈ ਵੀ ਸਭ ਕੁਝ ਜਾਣਦੇ ਹੋਏ ਫਿਰ ਵੀ ਆਪਣੇ ਆਪ ਨੂੰ ਅਣਜਾਣ ਜਣਾਉਣਾ, ਸਮਝਾਉਣਾ ਵੀ ਮੈਂ ਤਾਂ ਕੁਝ ਵੀ ਨਹੀਂ ਜਾਣਦਾ ਹਾਂ। ਇਸ ਕਰਕੇ ਗੁਰਬਾਣੀ ਵਿੱਚ ਵੀ ਕਿਹਾ ਜੋ ਸੋਈ ਅਜਾਣ ਕਹੇ ਮੈਂ ਜਾਨਾ, ਜਾਨਣ ਹਾਰ ਨਾ ਛਾਨਾ ਰੇ। ਕਹਿੰਦੇ ਜਿਹੜਾ ਉਹ ਸਭ ਤੋਂ ਵੱਡਾ ਅਣਜਾਣ ਹੈ, ਸਭ ਤੋਂ ਵੱਡਾ ਬੇਸਮਝ ਮਨੁੱਖ ਹੈ ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣਦਾ, ਮੈਨੂੰ ਸਭ ਕੁਝ ਦਾ ਪਤਾ ਹੈ। ਜਾਨਣ ਹਾਰ ਨਾ ਛਾਨਾ ਰੇ, ਜਿਹੜਾ ਜਾਨਣ ਵਾਲਾ ਉਹ ਲੋਕਿਆਂ ਨਹੀਂ ਰਹਿੰਦਾ, ਉਹ ਕਹਿੰਦਾ ਮੈਂ ਤਾਂ ਜਾਣਦਾ ਕੁਛ ਨਹੀਂ ਹੈ। ਜਿਹੜਾ ਕਹਿੰਦਾ ਮੈਂ ਕੁਝ ਵੀ ਨਹੀਂ ਜਾਣਦਾ ਉਹੀ ਅਸਲੀ ਹੈ, ਯਥਾਰਥਵਾਦੀ ਅਧਿਆਤਮਵਾਦੀ ਹੈ। ਜਿਹੜਾ ਕਹਿੰਦਾ ਮੈਂ ਸਭ ਕੁਝ ਜਾਣਦਾ ਹਾਂ ਉਹ ਸਮਝ ਲਓ ਸਭ ਤੋਂ ਵੱਡਾ ਗੁਰੂ ਨਾਨਕ ਦੇ ਸਿਧਾਂਤਾਂ ਅਨੁਸਾਰ ਬੇਸਮਝ ਹੈ, ਮੂਰਖ ਹੈ। ਉਹ ਕਵੀ ਜੀ ਹੁਣ ਸਿੱਖ ਪੰਥ ਵਿੱਚ ਹਨ, ਅੰਮ੍ਰਿਤਧਾਰੀ ਹੈ, ਜਿਸ ਕਰਕੇ ਉਹ ਨੀਚਾ ਅੰਦਰ ਨੀਚਾ ਨੀਚੀ ਹਿੰਮਤ ਦੀਚ ਨਿਮਰਤਾ ਨਾਲ ਹੀ ਕਹਿ ਰਹੇ ਹੈ। ਸਭ ਕੁਛ ਵਿਦਵਾਨ ਹੁੰਦਿਆਂ ਹੋਇਆਂ ਵੀ ਮੇਰੀ ਜਿਹੜੀ ਕਵਿਤਾ ਹੈ ਨਾ ਇਹ ਕੋਈ ਬਹੁਤ ਚੰਗੀ ਨਹੀਂ ਹੈ, ਇਹ ਤਾਂ ਦੂਸ਼ਣਾਂ ਨਾਲ ਭਰੀ ਪਈ ਹੈ। ਜਿਵੇਂ ਕਵਿਤਾ ਵਿੱਚ ਕੋਈ ਦੂਸ਼ਣ ਹੁੰਦੇ, ਦੋਸ਼ ਹੁੰਦੇ ਨੇ, ਉਹ ਦੋਸ਼ਾਂ ਕਰਕੇ ਉਹ ਫਿਰ ਉਸ ਕਵਿਤਾ ਨੂੰ ਅੰਨ੍ਹੀ ਕਿਹਾ ਜਾਂਦਾ, ਬੋੜੀ ਕਿਹਾ ਜਾਂਦਾ, ਪਿੰਗਲੀ ਕਿਹਾ ਜਾਂਦਾ, ਬੇਪੜਦ ਕਿਹਾ, ਮਰੀ ਕਵਿਤਾ। ਇਸ ਤਰ੍ਹਾਂ ਇਹ ਮੇਰੀ ਜਿਹੜੀ ਕਵਿਤਾ ਇਹੋ ਜਿਹੀ ਹੈ, ਅੰਨ੍ਹੀ ਵੀ ਹੈ, ਬੋੜੀ ਵੀ ਹੈ, ਪਿੰਗਲੀ ਵੀ ਹੈ, ਬੇਪੜਦ ਵੀ, ਮਰੀ ਹੋਈ ਵੀ ਹੈ। ਹੈ ਤਾਂ ਭਾਵੇਂ ਦੋਸ਼ ਹੈ ਨਹੀਂ ਸੀ ਕਵੀ ਦੀ ਕਵਿਤਾ ਵਿੱਚ, ਪਰ ਨਿਮਰਤਾ ਨਾਲ ਇਹ ਕਵੀ ਕਹਿ ਰਿਹਾ ਮੇਰੀ ਕਵਿਤਾ ਕੋਈ ਬਹੁਤੀ ਚੰਗੀ ਨਹੀਂ ਹੈ, ਜਾਣੀ ਨਹੀਂ। ਉਹ ਜਿਵੇਂ ਨਿਮਰਤਾ ਨਾਲ ਕਵੀ ਜੀ ਨੇ ਕੁਝ ਕਵਿਤ ਛੰਦ ਵਿੱਚ ਲਫ਼ਜ਼ ਕਹੇ ਹੈ ਆਪਣੀ ਕਵਿਤਾ ਸੰਬੰਧੀ, ਉਹ ਜਿਵੇਂ ਵੀ ਆ ਰਹੇ ਅਸੀਂ ਸੁਣੀਏ ਮਨ ਲਾ ਕੇ। ਅੰਧ ਜੋ ਬਦਰ ਪਿੰਗ ਨਗਨ ਮ੍ਰਿਤਕ ਛੰਦ। ਕਵੀ ਸੰਤੋਖ ਸਿੰਘ ਜੀ ਕਹਿੰਦੇ ਮੇਰੇ ਜਿਹੜੀ ਛੰਦ ਕੀ ਹੈ, ਕਵਿਤਾ ਹੈ ਇਹ, ਭਾਵੇਂ ਅੰਨ੍ਹੀ ਹੈ, ਅੰਨ੍ਹੀ ਕਵਿਤਾ ਇੱਕ ਦੂਸ਼ਣ ਹੈ, ਕਵਿਤਾ ਵਿੱਚ ਦੋਸ਼ ਹੁੰਦਾ ਹੈ। ਉਹ ਕਿਹੜੀ ਅੰਨ੍ਹੀ ਕਵਿਤਾ ਹੁੰਦੀ ਹੈ ਵੀ ਜਿਹੜਾ ਪਿਛਲੇ ਕਵੀਆਂ ਨੇ, ਵਿਦਵਾਨਾਂ ਨੇ ਧਰਵਾ ਬੰਨਿਆ, ਨਿਯਮ ਬੰਨਿਆ, ਉਹ ਤੋਂ ਉਲਟ ਹੋ ਕੇ ਜੋ ਕੁਛ ਕਥਨ ਕਰੀ ਜਾਵੇ ਕਵੀ, ਯਾਨੀ ਜੋ ਉਹਨਾਂ ਨੇ ਨਿਯਮ ਪਹਿਲਿਆਂ ਨੇ ਬੰਨਿਆ ਉਹ ਤੋਂ ਸਾਰਾ ਕੁਛ ਉਲਟ ਕਥਨ ਕਰੇ, ਉਹ ਕਵੀ ਦੀ ਜਿਹੜੀ ਕਵਿਤਾ ਨੂੰ ਉਹ ਵਿਦਵਾਨ ਕਵੀ ਕਹਿਣਗੇ ਵੀ ਇਹਦੀ ਅੰਨ੍ਹੀ ਹੈ ਕਵੀ ਦੀ ਕਵਿਤਾ, ਇਹਨੂੰ ਦਿਸਦਾ ਹੀ ਨਹੀਂ ਹੈ ਵੀ ਨਿਯਮ ਅਸੂਲ ਕੀ ਹੈ, ਅਤੇ ਉਦੋਂ ਸਾਰਾ ਉਲਟ ਕਥਨ ਕਰ ਰਿਹਾ। ਜਿਵੇਂ ਆ ਕੋਈ ਗੁਰੂ ਨਾਨਕ ਸਾਹਿਬ ਦੇ ਸਾਰ ਸਿਧਾਂਤ ਤੋਂ ਜਾਣਦਾ ਨਾ ਹੋਵੇ ਅਤੇ ਉਹ ਹਨੇਰੇ ਵਿੱਚ ਹੀ ਫਿਰੀ ਜਾਏ, ਅਸੀਂ ਉਹਨੂੰ ਕਹਿੰਦੇ ਵੀ ਇਹ ਤਾਂ ਅੰਨਾ ਸਿੱਖ ਹੈ, ਇਹਦੇ ਕੋਲੋਂ ਉੱਪਰੋਂ ਸਾਰਾ ਕੁਛ ਕਾਰ ਪਹਿਨੇ ਹੈ, ਫਿਰਦਾ ਅੰਨਿਆਂ ਨੂੰ ਹੋਰ ਹੀ ਕਿਤੇ ਧੱਕੇ ਖਾਂਦਾ, ਜਿਵੇਂ ਅੰਨਾ ਡਿੱਗ ਡੋਲੇ ਖਾਂਦਾ ਹੁੰਦਾ ਨਾ, ਇੱਧਰ ਉੱਧਰ ਜਾਂਦਾ ਹੁੰਦਾ ਹੈ, ਵੀ ਇਸ ਤਰ੍ਹਾਂ ਹੀ ਜਿਹੜੇ ਕੋਈ ਇੱਧਰ ਉੱਧਰ ਭੜਕਦੇ ਫਿਰਦੇ ਹੈ ਉਹ ਅੰਨੇ ਸਿੱਖ ਹੈ। ਇੱਕ ਹੁੰਦੇ ਸੁਜਾਖੇ ਸਿੱਖ ਜਿਨ੍ਹਾਂ ਨੂੰ ਐਨ ਵਧੀਆ ਰਸਤਾ ਦਿਸਦਾ ਵੀ ਉਹ ਗੁਰੂ ਦੇ ਰਸਤੇ ਚੱਲਦੇ ਹੈ, ਅੰਨਿਆਂ ਦਾ ਇਹੀ ਹੁੰਦਾ ਹੈ ਵੀ ਉਹ ਇੱਧਰ ਉੱਧਰ ਭੜਕਦੇ। ਇਸ ਤਰ੍ਹਾਂ ਇੱਕ ਅੰਨ੍ਹੀ ਕਵਿਤਾ ਹੈ ਵੀ ਜਿਹੜਾ ਕੋਈ ਤਰਵਾ ਬੰਨਿਆ, ਅਸੂਲ ਬੰਨਿਆ, ਉਹ ਤੋਂ ਸਾਰਾ ਕੁਛ ਹੀ ਉਲਟ ਕਥਨ ਕਰਿਆ ਵਤਾ ਕਵਿਤਾ ਵਿੱਚ, ਉਹਨੂੰ ਅੰਨ੍ਹੀ ਕਵਿਤਾ ਕਿਹਾ ਜਾਂਦਾ, ਦੋਸ਼ ਹੈ। ਦੂਜਾ ਦੋਸ਼ ਹੈ ਕਵਿਤਾ ਦਾ ਬਦਰ ਵੀ ਬੋਲੀ ਕਵਿਤਾ, ਜਿਹਨੂੰ ਸੁਣਦਾ ਹੀ ਨਾ ਹੋਵੇ ਉਹਨੂੰ ਬੋਲਾ ਕਹਿੰਦੇ ਨੇ। ਇੱਕ ਕਹਿੰਦੇ ਉਹ ਬੋਲੀ ਕਵਿਤਾ ਵੀ ਹੁੰਦੀ ਹੈ ਵੀ ਜਿਸ ਕਵਿਤਾ ਵਿੱਚ ਜਿਹੜਾ ਕੋਈ ਪਹਿਲਾ ਪਾਦਾ ਉਹਦਾ ਅਰਥ ਕੁਝ ਹੋਰ ਹੋਵੇ ਤੇ ਦੂਜਾ ਜਿਹੜਾ ਪਦ ਹੈ ਦੂਜਾ ਤਕਾਂਤ ਉਹਦਾ ਅਰਥ ਕੁਝ ਹੋਰ ਹੋਵੇ, ਯਾਨੀ ਇੱਕ ਦੂਸਰੇ ਪਦਾਂ ਦਾ ਅਰਥਾਂ ਦਾ ਆਪੋ ਵਿੱਚ ਹੀ ਵੈਰ ਵਿਰੋਧ ਹੋਵੇ, ਵਿਰੋਧ ਭਾਵ ਹੋਵੇ। ਹੁਣ ਜੇਕਰ ਪਹਿਲਾਂ ਕੁਝ ਹੋਰ ਕਿਹਾ, ਬੋਲੋਂ ਕੁਝ ਹੋਰ ਕਿਹਾ ਦੁ ਪਦਾਰਥ, ਅਤੇ ਉਹਦੇ ਨਾਲ ਫਿਰ ਲੋਕ ਹੋਊਗਾ ਵੀ ਇਹ ਤਾਂ ਬੋਲਾ ਹੈ, ਇਹਨੂੰ ਸੁਣਦਾ ਹੀ ਨਹੀਂ ਹੈ ਵੀ ਮੈਂ ਕੀ ਕਿਹਾ, ਕਵੀ ਕੀ ਕਹਿੰਦੇ, ਅਤੇ ਮੈਂ ਕਿਰੀ ਜਾਣਾ, ਬੋਲਾ ਸੁਣਦਾ ਨਹੀਂ ਨਾ ਹੁੰਦਾ। ਇਸ ਤਰ੍ਹਾਂ ਕਹਿੰਦੇ ਜਿਹੜਾ ਕੋਈ ਇਹੋ ਜਿਹੀ ਕਵਿਤਾ ਰਚੇ, ਪਹਿਲੇ ਪਦਾਂ ਦਾ ਕੁਝ ਹੋਰ ਅਰਥ ਹੋਵੇ, ਦੂਜਿਆਂ ਦਾ ਉਸ ਨੂੰ ਵਿਰੋਧ ਵਿੱਚ ਹੋਵੇ ਅਰਥ, ਇਹ ਬੋਲੀ ਹੈ। ਤੀਜੀ ਹੁੰਦੀ ਹੈ ਪਿੰਗਲੀ ਕਵਿਤਾ, ਇਹ ਵੀ ਇੱਕ ਦੂਸ਼ਣ ਹੈ ਜਿਹਦੇ ਵਿੱਚ ਜਿਹੜੇ ਕੋਈ ਛੰਦ ਬੰਦ ਹੈ ਉਹ ਘੱਟ ਹੋਣ, ਲਗਾ ਮਾਤਰਾ ਸਹੀ ਨਾ ਹੋਣ, ਯਾਨੀ ਉਹ ਪੂਰੀਆਂ ਮਾਤਰਾ ਨਾ ਹੋਵੇ, ਛੰਦ ਘੱਟ ਵੱਧ ਮਾਤਰਾ ਹੋਣ, ਉਹਨੂੰ ਪਿੰਗਲੀ ਕਥਾ ਕਵਿਤਾ ਕਿਹਾ ਵਿਦਵਾਨਾਂ ਨੇ। ਚੌਥੀ ਹੁੰਦੀ ਹੈ ਕਹਿੰਦੇ ਨੰਗੀ ਕਵਿਤਾ, ਬੇਪੜਦ ਕਵਿਤਾ, ਜਿਸ ਕਵਿਤਾ ਵਿੱਚ ਕੋਈ ਅਲੰਕਾਰ ਨਾ ਹੋਵੇ। ਅਲੰਕਾਰ ਉਪਮਾ ਅਲੰਕਾਰ, ਅਤ ਉਪਮਾ ਅਲੰਕਾਰ ਹੈ, ਉਤਪ੍ਰੇਸ਼ਾ ਅਲੰਕਾਰ ਹੈ, ਉਪਮਾਨ ਅਲੰਕਾਰ ਹੈ, ਇਸ ਤਰ੍ਹਾਂ ਬੇਅੰਤ ਅਲੰਕਾਰ ਹੈ, ਇਹਦੇ ਵਿੱਚ ਕੋਈ ਅਲੰਕਾਰ ਨਾ ਕਥਨ ਹੋਵੇ, ਉਹਨੂੰ ਨਗਨ ਨੰਗੀ ਕਵਿਤਾ ਦਾ ਦੋਸ਼ ਹੈ, ਉਹਦੇ ਵਿੱਚ ਨਵੀਂ ਉਹ ਬੇਪੜਦ ਕਵਿਤਾ ਹੈ। ਜੇ ਅਲੰਕਾਰ ਨਾ ਗਹਿਣਿਆਂ ਦਾ ਹੁੰਦਾ, ਜਿਵੇਂ ਕੋਈ ਅਲੰਕਾਰ ਵਿੱਚ ਹੋਣ 'ਤੇ ਕਵਿਤਾ ਸੱਜ ਵੱਜ ਜਾਂਦੀ ਹੈ, ਇਸ ਤਰ੍ਹਾਂ ਜਿਸ ਵਿੱਚ ਕੋਈ ਅਲੰਕਾਰ ਦਾ ਕਥਨ ਹੀ ਨਾ ਹੋਵੇ ਤਾਂ ਉਹ ਨੰਗੀ ਕਵਿਤਾ ਬੇਪੜਦ ਕਵਿਤਾ ਹੁੰਦੀ ਹੈ। ਪੰਜਵੀਂ ਹੁੰਦੀ ਹੈ ਮ੍ਰਿਤਕ ਮਰੀ ਹੋਈ ਕਵਿਤਾ, ਵੀ ਜਿਸ ਦਾ ਕੋਈ ਅਰਥ ਹੀ ਨਾ ਬਣੇ, ਵੀ ਕਵਿਤਾ ਤਾਂ ਬਹੁਤ ਹੋਵੇ ਪਰ ਅਰਥ ਨਾ ਕੋਈ ਬਣੇ। ਉਣ ਮੁਣ ਰੁਣ ਮੁਣ ਝੁਣ ਮੁਣ ਇਹੋ ਜਿਹੇ ਲਫ਼ਜ਼ ਹੈ, ਇਹਨਾਂ ਦਾ ਕੀ ਅਰਥ ਬਣੂਗਾ, ਇਹ ਬਣਦਾ ਨਹੀਂ ਨਾ ਹੈ। ਇਹ ਰੁਣ ਮੁਣ ਝੁਣ ਮੁਣ ਇਹੋ ਜਿਹੀ ਕਵਿਤਾ ਵਿੱਚ ਲਫ਼ਜ਼ ਕਥਨ ਕੀਤੇ ਹੋਣ ਜਿਹਦਾ ਕੋਈ ਅਰਥ ਨਾ ਬਣੇ, ਉਹਨੂੰ ਮਰੀ ਕਵਿਤਾ ਕਹਿੰਦੇ। ਇਸ ਤਰ੍ਹਾਂ ਕਹਿੰਦੇ ਭਾਵੇਂ ਮੇਰੀ ਜਿਹੜੀ ਛੰਦ ਕੀ ਕਵਿਤਾ ਹੈ ਉਹਦੇ ਵਿੱਚ ਕਹਿੰਦੇ ਅੰਨਾ ਅੰਨੀ ਹੋਣ ਕਹਿੰਦੇ ਅੰਧਪੁਣੇ ਦਾ ਵੀ ਦੋਸ਼ ਹੈ, ਬੋਲੀ ਵੀ ਹੈ, ਪਿੰਗਲੀ ਵੀ ਹੈ, ਬੇਪੜਦ ਵੀ ਹੈ, ਮਰੀ ਹੋਈ ਵੀ ਹੈ। ਮੁਕਤ ਅਪਾਰਥਕ ਕੀ ਸਮਝ ਨਾ ਆਵਈ। ਫਿਰ ਹੁੰਦਾ ਪੁਨਰ ਉਕਤ ਦੋਸ਼ ਕਵਿਤਾ ਵਿੱਚ, ਵੀ ਇੱਕ ਲਫ਼ਜ਼ ਨੂੰ ਬਾਰ ਬਾਰ ਕਥਨ ਕਰੀ ਜਾਣਾ, ਇਹ ਵੀ ਦੋਸ਼ ਹੈ। ਹੁਣ ਠੀਕ ਹੈ, ਕੁਝ ਥਾਵਾਂ 'ਤੇ ਬਾਰ ਬਾਰ ਜਿਹੜਾ ਕਥਨ ਕਰਨਾ, ਬਾਰ ਬਾਰ ਉਸ ਗੱਲ ਨੂੰ ਕਹਿਣਾ, ਉਹਦੇ ਵਿੱਚ ਦੋਸ਼ ਨਹੀਂ ਮੰਨਿਆ ਗਿਆ ਹੈ। ਜੇ ਉਹ ਕਿਸੇ ਵਿਦਵਾਨ ਨੇ ਵੀ ਜਦੋਂ ਕੋਈ ਖੁਸ਼ੀ ਦਾ ਸਮਾਂ ਹੈ ਉਦੋਂ ਕੋਈ ਲਫ਼ਜ਼ ਬਾਰ ਬਾਰ ਕੇ ਵੀ ਤੈਨੂੰ ਵਧਾਈਆਂ ਵਧਾਈਆਂ ਵਧਾਈਆਂ ਬਹੁਤ ਵਾਰੀ ਤੈਨੂੰ ਵੀ ਵਧਾਈਆਂ, ਕਹਿੰਦੇ ਇੱਥੇ ਪੁਨਰ ਉਗਤ ਦੋਸ਼ ਨਹੀਂ, ਭਾਵੇਂ 100 ਵਾਰੀ ਅਗਲੇ ਨੂੰ ਵਧਾਈਆਂ ਵਧਾਈਆਂ ਲਫ਼ਜ਼ ਕਹੀ ਜਾਏ। ਉਂਝ ਜੇ ਉਹ ਬਿਨਾਂ ਮਤਲਬ ਤੋਂ ਕਹੇ ਵਧਾਈਆਂ, ਫਿਰ ਕਹੂਗਾ ਵੀ ਗੱਲ ਤਾਂ ਕੋਈ ਹੈ ਨਹੀਂ, ਐਵੇਂ ਵਧਾਈਆਂ ਕਾਹਦੀਆਂ, ਇੱਕ ਵਾਰੀ ਕਹਿ ਦੇ ਤੂੰ ਬਸ। ਜਿਵੇਂ ਹੁਣ ਗੁਰੂ ਨਾਨਕ ਸਾਹਿਬ ਜੀ ਦਾ ਅਵਤਾਰ ਹੋਇਆ, ਇਹਦੇ ਵਿੱਚ ਹੁਣ ਅਸੀਂ ਸਾਰੀ ਦਿਹਾੜੀ ਕਹੀਏ ਬਾਬਾ ਕਾਲੂ ਨੂੰ ਵਧਾਈਆਂ, ਬਾਬਾ ਕਾਲੂ ਨੂੰ, ਮਾਤਾ ਤ੍ਰਿਪਤਾ ਨੂੰ ਵਧਾਈਆਂ, ਇਹਦੇ ਪੁਨਰੁਕਤ ਦੋਸ਼ ਨਹੀਂ ਹੈ। ਸਾਰੀ ਦਿਹਾੜੀ ਕੋਈ ਕਹੀ ਜਾਏ, ਜੇ ਖੁਸ਼ੀ ਦੇ ਸਮੇਂ ਜਿਹੜਾ ਕੋਈ ਲਫ਼ਜ਼ ਕਿਹਾ ਜਾਏ ਨਾ, ਉਹਦੇ ਵਿੱਚ ਦੋਸ਼ ਨਹੀਂ ਵਿਦਵਾਨਾਂ ਨੇ। ਇਸੇ ਤਰ੍ਹਾਂ ਦੂਜਾ ਅਕਰਖ ਦੋਸ਼, ਇਸ ਤਰ੍ਹਾਂ ਅਕਰਖ ਨੂੰ ਖਿੱਚਣ ਦਾ ਹੈ, ਇਸ ਤਰ੍ਹਾਂ ਕੋਈ ਲਫ਼ਜ਼ ਨੂੰ ਖਿੱਚਣਾ ਬਾਰ ਬਾਰ, ਅਤੇ ਉਹ ਵਾਰ ਵਾਰ ਉਹਨੂੰ ਖਿੱਚ ਖਿੱਚ ਕੇ ਬਿਆਨ ਕਰਨਾ ਮੁੜ ਮੁੜ ਕੇ, ਕਈਆਂ ਨੂੰ ਐਵੇਂ ਕਥਾ ਵਿੱਚ ਵੀ ਸੁਭਾਅ ਪਿਆ ਹੁੰਦਾ, ਹਰੇਕ ਗੱਲ ਨਾ ਕਹਿਣਾ ਪਰੰਤੂ ਪਰੰਤੂ, ਨਾ ਲੈਣਾ ਨਾ ਦੇਣਾ, ਜਾਂ ਇਸ ਤਰੀਕੇ ਨਾਲ ਇਹ ਵਾਰ ਵਾਰ ਜਾਂ ਖਿੱਚ ਖਿੱਚ ਕੇ ਕਹੀ ਜਾਣਾ ਬੇਮਤਬਲਾ ਜਾਂ ਇਸ ਤਰ੍ਹਾਂ ਕਰਖ ਅਤੇ ਅਮਰਖ ਨਾ ਗੁੱਸੇ ਦਾ ਹੈ। ਜਦੋਂ ਕਿਸੇ ਮਨੁੱਖ ਨੂੰ ਗੁੱਸਾ ਚੜਿਆ, ਗੁੱਸੇ ਵਿੱਚ ਜੋ ਫਿਰ ਮਰਜ਼ੀ ਉਹ ਕਹੀ ਜਾਏ, ਅਤੇ ਉਹਦੇ ਵਿੱਚ ਉਹ ਵਿਦਵਾਨ ਦੋਸ਼ ਨਹੀਂ ਮੰਨਦੇ, ਉਹ ਕਹਿੰਦੇ ਗੁੱਸੇ ਵਿੱਚ ਆ ਕੇ ਬੋਲ ਰਿਹਾ ਹੈ, ਕਈ ਆ ਗਾਲਾਂ ਕੱਢੀ ਜਾਂਦੇ ਨਾ ਗੁੱਸੇ ਵਿੱਚ ਆ ਕੇ, ਬਹੁਤ ਵਾਰ ਵਾਰ ਉਹੀ ਕਹੀ ਜਾਂਦੇ। ਉਹ ਕਹਿੰਦੇ ਇਹਦੇ ਵਿੱਚ ਦੋਸ਼ ਨਹੀਂ ਹੈ, ਕ੍ਰੋਧ ਦਾ ਦੋਸ਼ ਹੈ, ਇਹ ਸਾਰਾ ਕੁਛ ਇਹ ਕਰਾ ਰਿਹਾ ਹੈ। ਹਾਂ ਅਮਰਖ ਇਸੇ ਤਰ੍ਹਾਂ ਰਖ ਅਤੇ ਭੈ, ਜਦੋਂ ਕੋਈ ਮਨੁੱਖ ਕਹਿੰਦੇ ਡਰਿਆ ਹੁੰਦਾ ਹੈ, ਉਦੋਂ ਕੋਈ ਲਫ਼ਜ਼ ਡਰ ਦੇ ਵਿੱਚ ਮਤਲਬ ਬਚਾ ਲਓ ਵੀ, ਬਚਾ ਲਓ ਵੀ, ਬਚਾ ਲਓ ਵੀ, ਮੈਨੂੰ ਵੀ ਖਾ ਗਿਆ ਵੀ ਖਾ ਗਿਆ, ਡਰਿਆ ਕਹਿੰਦਾ ਨਾ ਵਾਰ ਵਾਰ। ਇਸ ਤਰ੍ਹਾਂ ਕਹਿੰਦੇ ਬਿਵਤਾ ਦੇ ਸਮੇਂ ਭੈ, ਡਰਦੇ ਸਮੇਂ ਮਨੁੱਖ ਕੋਈ ਵਾਰ ਵਾਰ ਲਫ਼ਜ਼ ਬੋਲੀ ਜਾਏ, ਉਹਦੇ ਵਿੱਚ ਦੋਸ਼ ਨਹੀਂ ਹੈ, ਉਹ ਆਪਣੇ ਬਚਾਅ ਲਈ ਬੋਲ ਰਿਹਾ ਵਿਚਾਰਾ। ਇਸ ਤਰ੍ਹਾਂ ਹੀ ਪੁਨ ਦੀਨਤਾ ਔਕਤ, ਫਿਰ ਆਪਣਾ ਦੀਨਤਾ ਹੀ, ਜਿਹੜਾ ਕੋਈ ਗਰੀਬੀ ਹੈ ਉਹਦੇ ਵਿੱਚ ਕਥਨ ਕਰੇ ਵੀ ਮੈਂ ਤਾਂ ਬਹੁਤ ਗਰੀਬ ਹੈ, ਮੈਂ ਤਾਂ ਬਹੁਤ ਗਰੀਬ ਹੈ, ਮੇਰੇ ਵਰਗਾ ਤਾਂ ਕੰਗਾਲ ਨਹੀਂ ਹੋਣਾ, ਮੇਰੇ ਵਰਗਾ ਕੋਈ ਗਰੀਬ ਨਹੀਂ ਹੋਣਾ ਹੈ। ਇਸ ਤਰ੍ਹਾਂ ਗਰੀਬੀ ਦੇ ਸੰਬੰਧ ਵਿੱਚ, ਦੀਨਤਾਈ ਦੇ ਸੰਬੰਧ ਵਿੱਚ ਕੋਈ ਕਥਨ ਕਰੀ ਜਾਏ ਬਾਰ ਬਾਰ ਲਫ਼ਜ਼ ਨੂੰ, ਉਹਦੇ ਵਿੱਚ ਦੋਸ਼ ਨਹੀਂ ਹੈ। ਇਸ ਤਰ੍ਹਾਂ ਉਸਤਤ, ਜਦੋਂ ਕਿਸੇ ਦੀ ਉਸਤੀ ਕਰਨੀ ਹੈ ਉਦੋਂ ਵਾਰ ਵਾਰ ਉਹੀ ਲਫ਼ਜ਼ਾਂ ਦੀ ਵਰਤੋਂ ਕਰੀ ਜਾਏ, ਉਹਦੇ ਵਿੱਚ ਦੋਸ਼ ਨਹੀਂ ਹੈ। ਜੇ ਕਿਸੇ ਦੀ ਨਿੰਦਿਆ ਕਰਦਾ, ਨਿੰਦਿਆ ਦੇ ਸੰਬੰਧ ਵਿੱਚ ਲਫ਼ਜ਼ ਉਹੀ ਕਹੀ ਜਾਏ ਵਾਰ ਵਾਰ, ਕਿਉਂਕਿ ਉਹ ਨਿੰਦਿਆ ਕਰ ਰਿਹਾ ਹੈ ਨਾ, ਇਸ ਕਰਕੇ ਨਿੰਦਿਆ ਵਾਲਾ ਵਾਰ ਵਾਰ ਉਹੀ ਕਹੀ ਜਾਏ। ਕਹਿੰਦੇ ਦੋਸ਼ ਨਹੀਂ ਕਵੀ ਮੰਨਦੇ, ਉਸ ਤੋਂ ਨਿੰਦਿਆ ਬਾਅਦ ਮੈਂ ਗਿਆ, ਬਾਅਦ ਨਾਲ ਝਗੜਾ, ਜਦੋਂ ਕੋਈ ਝਗੜੇ ਦੀ ਗੱਲ ਕਰ ਰਿਹਾ, ਉਹ ਝਗੜੇ ਦੇ ਵਿੱਚ ਉਹੀ ਗੱਲ ਝਗੜੇ ਵਾਲੀ ਕਰੀ ਜਾਏ, ਉਹਦੇ ਵਿੱਚ ਦੋਸ਼ ਨਹੀਂ ਹੈ। ਇਸ ਤਰ੍ਹਾਂ ਇਹ ਕਹਿੰਦੇ ਦੋਸ਼ ਨਹੀਂ ਪੁਨਰਖਤ, ਇਸੇ ਪੁਨਰਉਕਤ ਕਹਿੰਦੇ ਵਾਰ ਵਾਰ ਕਥਨ ਜਿਹੜਾ ਕਰਨਾ ਹੈ ਨਾ, ਇਹਦੇ ਵਿੱਚ ਦੋਸ਼ ਨਹੀਂ ਹੈ ਕਵੀ ਮੰਨਦੇ। ਇੱਥੇ ਕਵੀ ਕਹਿੰਦਾ ਪੁਨਰਉਕਤ ਹੈ, ਭਾਵੇਂ ਮੇਰੇ ਕਵਿਤਾ ਵਿੱਚ ਕਹਿੰਦੇ ਪੁਨਰਉਕਤ ਵੀ ਹੈ, ਵਾਰ ਵਾਰ ਵੀ ਉਹਨਾਂ ਦੇ ਵਿੱਚ ਲੁਕ, ਵਾਰ ਵਾਰ ਉਹਨਾਂ ਲਫ਼ਜ਼ਾਂ ਦਾ ਵੀ ਕਥਨ ਹੈ ਜਿਨ੍ਹਾਂ ਦਾ ਕੋਈ ਲੋੜ ਨਹੀਂ ਹੈ, ਭਾਵੇਂ ਐਸਾ ਇੱਕ ਲਫ਼ਜ਼ ਵੀ ਵਾਰ ਵਾਧੂ ਨਹੀਂ ਲਫ਼ਜ਼ ਕਥਨ ਕੀਤਾ ਵਿਦਵਾਨ ਕਵੀ ਨੇ, ਪਰ ਫਿਰ ਵੀ ਕਹਿੰਦਾ ਮੇਰੀ ਕਵਿਤਾ ਵਿੱਚ ਪੁਨਰਕਤ ਵੀ ਦੋਸ਼ ਹੈ, ਵੀ ਭਾਵੇਂ ਮੈਂ ਵਾਰ ਵਾਰ ਉਹੀ ਲਫ਼ਜ਼ ਕਹਿ ਰਹੀ ਹਾਂ, ਇਹ ਵੀ ਨਿਊਨਤਾ। ਫਿਰ ਅਪਾਰਸ, ਉਹ ਕਵਿਤਾ ਵਿੱਚ ਐਸਾ ਇੱਕ ਦੋਸ਼ ਘਾਟ ਵੀ ਜਿਸਦੀ ਜਿਹਦੇ ਅਰਥ ਕੀਤੀਆਂ ਗੱਲ ਕੀਤੀਆਂ ਅਟਪਟੀ ਜੀ ਗੱਲ ਬਣੇ, ਜਿਵੇਂ ਇੱਥੇ ਅਖਾੜੇ ਵਾਲੇ ਜਦੋਂ ਆਉਂਦੇ ਹੁੰਦੇ ਨੇ ਹਾਥੀ ਜਿਹਾ ਲੈ ਕੇ, ਇੱਕ ਉਹਨਾਂ ਨਾਲ ਬੜਾ ਸਿਆਣਾ ਸੂਰਮਾ ਰਾਗੀ ਸਿੰਘ ਹੁੰਦਾ ਸੀ, ਨਾਲੇ ਉਹ ਕੀਰਤਨ ਕਰਦਾ ਹੁੰਦਾ ਸੀ, ਨਾਲ ਨਾਲ ਵਿਆਖਿਆ ਵੀ ਕੋਈ ਨਾ ਕੋਈ ਸਾਖੀ ਵੀ ਸੁਣਾਉਂਦਾ ਹੁੰਦਾ ਸੀ, ਬੋਲਣ ਦਾ ਉਹਨੂੰ ਬਹੁਤ ਵਧੀਆ ਢੰਗ ਸੀ। ਇੱਥੇ ਕਈ ਕਈ 15-15 ਦਿਨ ਉਹ ਰਹਿ ਜਾਂਦੇ ਅਤੇ ਬਹੁਤ ਸੰਗਤ ਇੱਥੇ, ਉਹ ਜਿਹੜਾ ਪਹਿਲਾ ਦਰਬਾਰ ਸੀ ਅੰਦਰੋਂ ਬਾਹਰੋਂ ਕਿਤੇ ਬੈਠਣ ਨੂੰ ਜਗ੍ਹਾ ਨਹੀਂ ਹੁੰਦੀ ਸੀ, ਇੰਨਾ ਭਰ ਜਾਂਦਾ ਸੀ, ਅਤੇ ਉਹ ਕਵਿਤਾ ਵੀ ਵਧੀਆ ਬੋਲ ਲੈਂਦਾ ਸੀ, ਆਪੇ ਵੀ ਬਣਾ ਲੈਂਦਾ ਸੀ, ਕਈ ਵਾਰੀ ਹਾਸ ਬਿਲਾਸ ਦੀਆਂ ਗੱਲਾਂ ਵੀ ਕਰ ਜਾਂਦਾ, ਜਾਣੀ ਹਰ ਪੱਖ ਤੋਂ ਸਿਆਣਾ ਸੀ ਵਿਦਵਾਨ। ਇੱਕ ਵਾਰੀ ਉਹਨੇ ਕਵਿਤਾ ਜੀ ਆ ਜਿਵੇਂ ਅਪਾਰਸ ਵਾਲੀ ਹੈ ਨਾ, ਵੀ ਉਹਦੇ ਵਿੱਚ ਵੀ ਜਿਹੜੇ ਕੋਈ ਗੱਲ ਹੀ ਨਾ ਬਣੇ, ਅਰਥ ਨਾ ਬਣੇ, ਉਦੋਂ ਸੁਣਾਈ ਸੀ ਮੈਨੂੰ ਹੁਣ ਵੀ ਚੇਤੇ ਆ ਇੱਕ ਤੁਕ ਜੀ, ਵੀ ਉਹ ਸੁਣਾਉਂਦਾ ਸੀ ਕਹਿੰਦੇ ਵੀ ਗੱਡੀ ਚੱਲ ਪਈ ਨਨਕਾਣੇ ਵੱਲੋਂ ਤਾਂ ਨੇਨੇ ਗਊਆਂ ਜਾ ਰਹੀਆਂ, ਕਹਿੰਦੇ ਇਹ ਅਪਾਰਸ ਕਥਾ ਅਟਪਟੀ ਕਥਾ। ਕਿਸੇ ਤਾਂ ਗੰਨੇ ਨਨਕਾਣੇ ਸਾਹਿਬ ਤੋਂ ਗੱਡੀ ਚੱਲੀ ਹੈ, ਕਿੱਥੇ ਧੰਨੇ ਨੇ ਗੂਆਂ ਜਾ ਰਹੀ, ਇਉਂ ਕੋਈ ਗੱਲ ਨਾ ਬਣੀ ਉਹਦੀ ਕਵਿਤਾ ਵਿੱਚ, ਨਾ ਅਰਸ ਬਣਨਾ ਨਾ ਕੋਈ ਗੱਲ ਹੈ, ਬੇਸਵੀਆਂ ਐਵੇਂ ਮਾਰਨੀਆਂ। ਇਹਨੂੰ ਅਪਾਰਸ ਦੋਸ਼ ਕਹਿੰਦੇ ਨੇ। ਇਸ ਤਰ੍ਹਾਂ ਅੱਗੇ ਫਿਰ ਇੱਕ ਦੇਸ਼ ਵਿਰੋਧ ਹੁੰਦਾ, ਇੱਕ ਕਾਲ ਵਿਰੋਧ ਹੁੰਦਾ। ਜਿਸ ਇਲਾਕੇ ਵਿੱਚ ਕੋਈ ਵਸਤੂ ਹੁੰਦੀ ਨਹੀਂ, ਉਸ ਇਲਾਕੇ ਵਿੱਚ ਉਹ ਵਸਤੂ ਦਾ ਕਥਨ ਕਰਨਾ ਇਹ ਕਵਿਤਾ ਵਿੱਚ ਦੇਸ਼ ਵਿਰੋਧ ਹੈ। ਹੁਣ ਜਿਵੇਂ ਇੱਥੇ ਆਪਣੇ ਇੱਥੇ ਟੁੱਡੀ ਕਿਹਾ ਹੁਣ ਕੇਸਰ ਨਹੀਂ ਹੁੰਦਾ ਹੈ, ਇੱਥੇ ਕੋਈ ਕਹੇ ਵੀ ਉੱਥੇ ਬਹੁਤ ਵਧੀਆ ਕੇਸਰ ਖੜਾ ਸੀ, ਇਹ ਦੇਸ਼ ਵਿਰੋਧ ਦੀ ਗੱਲ ਹੈ। ਇਸ ਤਰ੍ਹਾਂ ਹੁੰਦਾ ਕਾਲ ਵਿਰੋਧ, ਵੀ ਜਿਸ ਸਮੇਂ ਵਿੱਚ ਕੋਈ ਵਸਤੂ ਹੁੰਦੀ ਨਹੀਂ ਉਸ ਸਮੇਂ ਵਿੱਚ ਉਹਦਾ ਬਿਆਨ ਕਰ ਦੇਣਾ। ਹੁਣ ਜਦੋਂ ਝੋਨਾ ਹੁੰਦਾ ਹੈ ਉਦੋਂ, ਜਦੋਂ ਨਹੀਂ ਹੁੰਦਾ ਉਦੋਂ ਕੋਈ ਕਥਨ ਕਰੇ, ਵੀ ਜਦੋਂ ਕਣਕ ਬੀਜੀ ਹੁੰਦੀ ਉਦੋਂ ਕਹੇ ਵੀ ਝੋਨਾ ਬੀਜਿਆ ਸੀ, ਉੱਥੇ ਵੀ ਦੇ ਕਾਲ ਸਮੇਂ ਦੇ ਵਿਰੋਧ ਹੈ। ਵੀ ਸਮੇਂ ਦੀ ਕੋਈ ਵਿਚਾਰ ਨਾ ਕਰਨੀ ਵੀ ਇਸ ਸਮੇਂ ਤਾਂ ਆਹ ਫਸਲ ਹੁੰਦੀ ਹੈ, ਇਹ ਨਹੀਂ ਹੁੰਦੀ ਹੈ, ਉਹ ਉਹਨੇ ਕਵਿਤਾ ਵਿੱਚ ਕਥਨ ਕਰ ਦੇਣੀ। ਬੜੀਆਂ ਹਰੀਆਂ ਹਰੀਆਂ ਕਣਕਾਂ, ਜਿਵੇਂ ਇੱਥੇ ਇੱਕ ਵਾਰੀ ਅਗਿਆਨੀ ਗੁਰਨਾਮ ਸਿੰਘ, ਉਹਨੂੰ ਕਣਕ ਕਣਕ ਕਹਿੰਦੇ ਸੀ, ਕਣਕ ਵਾਲਾ ਦਾ ਪਿੰਡ ਸੀ, ਅਤੇ ਸ਼੍ਰੋਮਣੀ ਕਮੇਟੀ ਦਾ ਪਹਿਲਾਂ ਬੜਾ ਤਕੜਾ ਹੈਡ ਪ੍ਰਚਾਰ ਕਰਿਆ ਸੀ, ਉਹ ਦਿਮਾਗ 'ਚ ਉਹਦੇ ਨੁਕਸ ਜਿਹਾ ਪੈ ਗਿਆ। ਇੱਥੇ ਵੀ ਉਹ ਕਈ ਵਾਰੀ ਕਈ ਕਈ ਕਈ ਦਿਨ ਕਥਾ ਕਰ ਲੈਂਦਾ, ਵਿਦਵਾਨ ਸੀ ਜਦੋਂ ਕਿਤੇ ਠਿੱਠ ਹੁੰਦਾ ਦੀਵਾਨ, ਔਰ ਉਸਦਾ ਕਮਾਲ ਕਰ ਦਿੱਤਾ, ਅਤੇ ਜਦੋਂ ਫਿਰ ਉਹ ਦਿਮਾਗ 'ਤੇ ਕਿਤੇ ਦੂਜਾ ਲੋਟ ਜਿਹਾ ਪਿਆ ਹੁੰਦਾ ਫਿਰ ਉਹ ਜਬੜੀਆਂ ਵੀ ਬਹੁਤ ਮਾਰਦਾ। ਆਹੀ ਗੁਰੂ ਨਾਨਕ ਸਾਹਿਬ ਦੀ ਇੱਕ ਵਿਆਹ ਦੀ ਕਥਾ ਇੱਕ ਦਿਨ ਉਹਨੇ ਇੱਥੇ ਕੀਤੀ, ਅਤੇ ਫਿਰ ਉਹਦੇ ਵਿੱਚ ਕਿਹਾ ਵੀ ਉੱਥੇ ਬੜੀਆਂ ਮੋਟਰਾਂ, ਬੜੀਆਂ ਬੱਸਾਂ, ਬੜੇ ਟਰੱਕ, ਇਹ ਵਿੱਚੇ ਕਹੀ ਗਿਆ। ਮਗਰੋਂ ਜਿਹੜੇ ਸੁਣਨ ਵਾਲੇ ਸੀ ਕਹਿੰਦੇ ਬਾਬਾ ਜੀ ਗਿਆਨੀ ਜੀ, ਆ ਟਰੱਕ ਟਰੁੱਕ ਬੱਸਾਂ ਬੱਸਾਂ ਟਰਾਲੀਆਂ ਤਾਂ ਹੁਣ ਆਈਆਂ, ਇਹ ਤੁਸੀਂ ਕਿੱਥੇ ਲਿਆਉਂਦੇ ਕਥਾ? ਕਹਿੰਦਾ ਇਹ ਐਵੇਂ ਹੀ ਹੁੰਦਾ ਵੀ ਜਿੱਥੇ ਇੱਕ ਚੱਲਦਾ ਹੋਵੇ ਨਾ, ਰਥ ਹੋਣ ਹਾਥੀ ਹੋਣ, ਉੱਥੇ ਕਹਿੰਦਾ ਅੱਜ ਦੇ ਸਮੇਂ ਦਾ ਵੀ ਕਥਨ ਹੋ ਸਕਦਾ। ਕਹਿੰਦੇ ਇਹ ਨਹੀਂ ਅਸੀਂ ਮੰਨਦੇ, ਤਾਂ ਝੂਠ ਬੋਲਦੇ ਤੁਸੀਂ, ਫਿਰ ਤੁਸੀਂ ਰਥ ਕਹਿ ਦਿਓ, ਹੰਡੋਲੇ ਕਹਿ ਦਿਓ, ਸੁੱਖ ਪਾਲਕੀਆਂ ਕਹਿ ਦਿਓ, ਘੋੜਿਆਂ 'ਤੇ ਚੜ੍ਹੀ ਫੌਜ ਬਰਾਤ ਜਾਂਦੀ ਸੀ ਗੁਰੂ ਨਾਨਕ ਦੀ, ਹਾਥੀਆਂ 'ਤੇ ਬਰਾਤ ਜਾਂਦੀ ਸੀ, ਸੁੱਖ ਪਾਲਕੀਆਂ 'ਤੇ ਜਾਂਦੀ ਸੀ, ਉਸ ਸਮੇਂ ਤਾਂ ਇਹ ਸਾਰਾ ਕੁਝ ਸੀ, ਆਹ ਜਿਹੜਾ ਤੁਸੀਂ ਕਹੀ ਜਾਂਦੇ ਵੀ ਉਹ ਵੀ ਆਏ ਸੀ, ਇਹ ਨਹੀਂ ਹੈ। ਸੋ ਇਸ ਤਰ੍ਹਾਂ ਜਾਣੇ ਕਈ ਕਵੀ ਉਹ ਜਿਹੜਾ ਕੋਈ ਸਮਾਂ ਹੈ ਨਾ, ਜਿਹੜੀ ਸਮੇਂ ਵਸਤੂ ਹੁੰਦੀ ਨਹੀਂ ਉਹਦਾ ਉਹ ਕਥਨ ਕਰੀ ਜਾਣ, ਉਹਨੂੰ ਕਾਲ ਵਿਰੋਧ ਕਹਿੰਦੇ ਹਨ। ਅਤੇ ਗਣ ਅਗਣ ਅੱਗੇ ਅੱਠ ਗਣ ਹੁੰਦੇ ਹੈ, ਉਹਨਾਂ ਵਿੱਚੋਂ ਚਾਰ ਸ਼ੁਭ ਗਣ ਨੇ ਅਤੇ ਚਾਰ ਅਸ਼ੁਭ ਹੈ, ਯਾਨੀ ਚਾਰ ਮਾੜੇ ਹੈ ਅਤੇ ਚਾਰ ਚੰਗੇ ਹੈ। ਜਿਹਦਾ ਚੰਗੇ ਗਣਾਂ ਵਿੱਚ ਕਵਿਤਾ ਰਹਿੰਦਾ ਉਹ ਤਾਂ ਚੰਗੀ ਕਵਿਤਾ ਹੈ, ਅਤੇ ਜੇ ਵਿੱਚ ਅਸ਼ੁਭ ਗਣ ਲਾਉਂਦਾ ਹੈ ਜਿਵੇਂ ਆ ਮਗਨ ਹੈ, ਨਗਨ ਹੈ, ਭਗਨ ਹੈ, ਜਗਨ ਹੈ, ਇਹ ਚਾਰ ਸੁਭ ਗਣ ਹੈ, ਇਹਨਾਂ ਵਿੱਚ ਜਿਹੜੀ ਕਵਿਤਾ ਰਚੀ ਜਾਊਗੀ ਉਹਨੂੰ ਚੰਗੀ ਕਵਿਤਾ ਕਿਹਾ ਜਾਏਗਾ। ਅਤੇ ਚਾਰ ਨੇ ਮਾੜੇ ਅਗਣ ਜਿਨ੍ਹਾਂ ਨੂੰ ਕਹਿਣਾ ਹੈ, ਉਹ ਹੈ ਜਗਨ ਹੈ, ਰਗਨ ਹੈ, ਸਗਨ ਅਤੇ ਤਗਨ ਹੈ। ਇਹਨਾਂ ਵਿੱਚੋਂ ਕੋਈ ਵੀ ਉਹਦੀ ਵਰਤੋਂ ਕਰ ਲਏ ਉਹ ਅਸ਼ੁਭ ਗਣ ਕਰਕੇ ਉਹਦੀ ਕਵਿਤਾ ਅਸ਼ੁਭ ਹੋਵੇਗੀ, ਮਾੜੀ ਹੋਵੇਗੀ। ਕਵੀ ਕਹਿੰਦਾ ਇਸ ਤਰ੍ਹਾਂ ਮੈਨੂੰ ਜਿਹੜਾ ਕੋਈ ਗਾਣ ਹੈ ਅਗਾਣ ਹੈ ਇਹਦੀ ਵੀ ਕਹਿੰਦੇ ਕੋਈ ਸੋਚ ਨਹੀਂ ਹੈ। ਹਾਂਜੀ ਇਹ ਯਾਨੀ ਕਵਿਤਾ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਜਿਹੜਾ ਜ਼ਿਆਦਾ ਪ੍ਰਭਾਵਸ਼ਾਲੀ ਬਣਾਉਣ ਵਾਸਤੇ ਉਹ ਕਥਨ ਕੀਤਾ ਜਾਂਦਾ ਹੁੰਦਾ ਹੈ ਇਹਦੇ ਵਿੱਚ ਵੀ ਆਹ ਇਸ ਲਈ ਵੀ ਲਿਖਿਆ ਨਾ ਜੇ ਕਵੀ ਜਿਹੜੇ ਗਣ ਰੱਖੇ ਆ ਪਿੰਗਲ ਦੇ ਵਿੱਚ ਜਿਹੜਾ ਕਵਿਤਾ ਦਾ ਵਜਨ ਵਧਾਉਣ ਲਈ ਯਾਨੀ ਬਾਤਰਾ ਪੂਰੀਆਂ ਕਰਨ ਲਈ ਉਹ ਫਿਰ ਇਹਨਾਂ ਗਣਾਂ ਦੀ ਵਰਤੋਂ ਕਰਦੇ ਆ ਜਿਵੇਂ ਆ ਰਾਗੀ ਸਿੰਘ ਜਦੋਂ ਕੋਈ ਉਹ ਸ਼ਬਦ ਦਾ ਵਜਨ ਵਧਾਉਣਾ ਨਾ ਅਤੇ ਉਦੋਂ ਉਹ ਫਿਰ ਇਸਾਂ ਜੀਆਂ ਲਾ ਦਿੰਦੇ ਨਾਲ ਜਾਣੀ ਜਿਵੇਂ ਹੁਣ ਆਪਾਂ ਭਿੰਨੇ ਸ਼ਬਦ ਭਿੰਨੇ ਇਸ ਤਰ੍ਹਾਂ ਉਹਨਾਂ ਨੂੰ ਵਧਾ ਕੇ ਕਹਿਣਾ ਵਜਨ ਵਧਾਉਣਾ ਜ਼ਿਆਦਾ ਲਮਕਾਉਣਾ ਉਹਨੂੰ ਫਿਰ ਉਹ ਇਸਾਂ ਲਾਉਂਦੇ ਨੇ ਇਸੇ ਤਰ੍ਹਾਂ ਕਵਿਤਾ ਨੂੰ ਵਧਾਉਣ ਵਾਸਤੇ ਉਹਦਾ ਵਜਨ ਪੂਰਾ ਕਰਨ ਵਾਸਤੇ ਫਿਰ ਇਹ ਗਣਾਂ ਦੀ ਵਰਤੋਂ ਕਰਦੇ ਹੈ। ਕਹਿੰਦੇ ਉਹ ਮੈਨੂੰ ਜਿਹੜੇ ਵੀ ਚੰਗੇ ਗਾਣਾ ਅਤੇ ਮਾੜੇ ਗਾਣਾ ਇਹਦੀ ਵੀ ਕੋਈ ਸਮਝ ਨਹੀਂ ਹੈ ਇਹ ਹੈ ਸਭ ਗਾਣੇ ਦੇ ਵਿੱਚ ਹੈ ਹੀ ਨਹੀਂ। ਹੋਰ ਜਿਹੜੇ ਨੌ ਰਸ ਹੈ ਉਹ ਜੇ ਕਵਿਤਾ ਵਿੱਚ ਕੋਈ ਰਸ ਨਾ ਨਾ ਹੋਵੇ ਜਿਵੇਂ ਸ਼ਿੰਗਾਰ ਰਸ ਹੈ ਵੀਰ ਰਸ ਹੈ ਹਾਸ ਰਸ ਹੈ ਰੌਦਰ ਰਸ ਹੈ ਭਿਆਨਕ ਰਸ ਹੈ ਕਰੁਣਾ ਰਸ ਹੈ ਵਿਪੱਤਰਤਾ ਰਸ ਹੈ ਅਦਭੁਤ ਰਸ ਹੈ ਸ਼ਾਂਤ ਰਸ ਹੈ ਇਹ ਨੌ ਰਸ ਨੇ। ਜਿਵੇਂ ਕੋਈ ਜੰਗ ਯੋਧਾ ਸਮੇਂ ਉਦੋਂ ਕਵੀ ਪੀਰ ਰਸ ਦਾ ਕਥਨ ਕਰੂ ਉਹਦੇ ਵਿੱਚ ਰੌਦਰ ਰਸ ਵੀ ਕਰੂਗਾ ਭਿਆਨਕ ਰਸ ਵੀ ਕਰੂਗਾ ਵਿਪੱਤਰ ਵੀ ਕਰੂਗਾ। ਜਦੋਂ ਕੋਈ ਚੜ੍ਹਾਈ ਕਰ ਗਿਆ ਹੈ ਫਿਰ ਉੱਥੇ ਉਹ ਕਰੁਣਾ ਰਸ ਵਿੱਚ ਕਹੂਗਾ। ਇਸ ਤਰ੍ਹਾਂ ਜਦੋਂ ਕੋਈ ਖੁਸ਼ੀ ਦਾ ਸਮਾਂ ਹੈ ਫਿਰ ਹਾਸ ਰਸ ਦਾ ਜ਼ਿਆਦਾ ਉਹ ਵਰਤੂਗਾ ਜਿਵੇਂ ਵਿਆਹ ਸ਼ਾਦੀਆਂ ਵਿੱਚ ਆਪੋ ਵਿੱਚ ਹੀ ਉਹ ਇੱਕ ਦੂਸਰੇ ਨੂੰ ਮਖੌਲ ਜੇ ਕਰਦੇ ਲਹਿਜ ਕਹਿੰਦੇ ਹੈ ਉਹਦੇ ਨਾਲ ਅਸੀਂ ਹੱਸਦੇ ਖੇਡਦੇ ਹਾਂ। ਇਸ ਤਰ੍ਹਾਂ ਇੱਕ ਇਹ ਹਾਸ ਰਸ ਵੀ ਹੈਗਾ ਉਹ ਕਈ ਕਵੀ ਹਾਸ ਰਸ ਦੀਆਂ ਗੱਲਾਂ ਕਹਿੰਦੇ ਹੋਏ ਅਤੇ ਉਹਦੇ ਵਿੱਚ ਗੁਰੂ ਕਾ ਇਤਿਹਾਸ ਕਥਨ ਕਰ ਜਾਂਦੇ ਹੈ। ਜਿਵੇਂ ਇੱਕ ਕਵੀ ਨੇ ਹੋਲੇ ਮਹੱਲੇ 'ਤੇ ਹਾਸ ਰਸ ਗਵਾ ਲਈ ਹੈ ਉਹ ਬਹੁਤ ਵਧੀਆ ਇੱਥੇ ਸੁਣਨ ਵਾਲੀ ਹੈ। ਉਹ ਅਨੰਦਪੁਰ ਦੇ ਵਿੱਚ ਜਿਹੜੇ ਪਹਾੜੀਏ ਲੋਕ ਹੈ ਉਹਨਾਂ ਦਾ ਹਾਸ ਰਸ ਵਿੱਚ ਉਹਨੇ ਵਧੀਆ ਕਥਨ ਕੀਤਾ ਹੈ। ਇਸ ਤਰ੍ਹਾਂ ਕੋਈ ਕਵੀ ਹਾਸ ਰਸ ਕਥਨ ਕਰਦੇ ਕੋਈ ਅਦਭੁਤ ਰਸ ਦੇ ਕੋਈ ਬੀਜ ਰਸ ਕਰਦੇ ਕੋਈ ਭਿਆਨਕ ਵੀ ਜਿਹਦੇ ਉਹ ਕਥਾ ਲਫ਼ਜ਼ ਸੁਣ ਕੇ ਮਨੁੱਖ ਦੇ ਅੰਦਰ ਡਰ ਪੈਦਾ ਹੋ ਜਾਵੇ ਭਿਆਨਕ ਕਥਾ ਦਾ ਲਫ਼ਜ਼। ਇਸ ਤਰ੍ਹਾਂ ਜਿਹੜੇ ਕੋਈ ਇਹ ਨੌ ਰਸ ਹਨ ਅਤੇ ਤਰ੍ਹਾਂ ਤਰ੍ਹਾਂ ਦੇ ਅਲੰਕਾਰ ਹੈ ਇਹਨਾਂ ਦਾ ਮੈਨੂੰ ਕੋਈ ਭੇਦ ਨਹੀਂ ਪੈਂਦਾ ਹੈ ਇਹਨਾਂ ਦੀ ਮੈਨੂੰ ਕੋਈ ਪਤਾ ਹੀ ਨਹੀਂ ਵੀ ਇਹ ਨੌ ਰਸ ਕੀ ਹੁੰਦੇ ਹੈ ਅਲੰਕਾਰ ਕੀ ਹੁੰਦੇ ਹੈ। ਕੋ ਗੁਣ ਹੈ ਨਾ ਮੈਂ ਭਨਤ ਮਦ ਜਾਨੋ ਮਨ ਇਹ ਕਵੀ ਲੋਕੋ ਤੁਸੀਂ ਕਹਿੰਦੇ ਜਾਣ ਲਓ ਮਨ ਵਿੱਚ ਮੈਂ ਭਨਤ ਮੈਂ ਆਪ ਹੀ ਕਹਿੰਦੇ ਸਪਸ਼ਟ ਹੀ ਕਹਿ ਰਿਹਾ ਜਵਾਨ ਤੋਂ ਮੇਰੀ ਜਿਹੜੀ ਇਹ ਕਵਿਤਾ ਹੈ ਨਾ ਇਹਦੇ ਵਿੱਚ ਬਿਲਕੁਲ ਕੋਈ ਗੁਣ ਹੈ ਨਹੀਂ ਹੈ। ਗੁਣੀਆਂ ਹਾਸ ਜੋਗ ਅਟਪਟੀ ਜਾਵਈ ਜਿਹੜੇ ਗੁਣੀ ਲੋਕ ਹੈ ਉਹਨਾਂ ਦੇ ਤਾਂ ਹਾਸੇ ਕਰਨ ਯੋਗ ਹੈ ਵੀ ਆ ਕਵੀ ਸੰਤੋਖ ਸਿੰਘ ਨੇ ਕੀ ਜੋੜੀਆਂ ਮਾਰੀਆਂ। ਕਹਿੰਦੇ ਜਿੰਨੇ ਗੁਣੀ ਲੋਕ ਆ ਉਹਨਾਂ ਦੇ ਹਾਸੇ ਕਰਨ ਯੋਗ ਹੈ ਕਿਉਂਕਿ ਮੇਰੀ ਜਿਹੜੀ ਕਵਿਤਾ ਹੈ ਕਹਿੰਦੇ ਅਟਪਟੀ ਜਾਂਦੀ ਉਲਟੀ ਪੁਲਟੀ ਕਥਨ ਜਾਂਦੀ ਹੈ। ਏਕ ਗੁਣ ਯਾਮ ਸੋ ਬਿਦਤ ਸਰੁਤ ਸੰਤ ਸੁਣੋ ਫਿਰ ਇਹ ਵੀ ਕਹਿੰਦੇ ਹੇ ਸ੍ਰੇਸ਼ਟ ਸੰਤੋ ਸੁਣ ਲਓ ਇੱਕ ਮੇਰੀ ਇਹ ਜਿਹੜੀ ਕਵਿਤਾ ਇਹਦੇ ਵਿੱਚ ਗੁਣ ਹੈਗਾ ਹੈ ਖਾਸ ਗੁਣ ਉਹ ਹੈਗਾ ਹੈ ਸਤਿਗੁਰੂ ਕੀਰਤ ਸੋ ਨਿਰਮਲ ਭਾਵ ਇਹ ਮੇਰੀ ਕਵਿਤਾ ਵਿੱਚ ਗੁਰੂ ਨਾਨਕ ਸਾਹਿਬ ਦੀ ਉੱਜਲ ਕੀਰਤੀ ਹੈਗੀ ਹੈ ਗੁਰੂ ਨਾਨਕ ਦੀ ਵਡਿਆਈ ਬਹੁਤ ਹੈ ਮੇਰੀ ਕਵਿਤਾ ਵਿੱਚ ਜਿਹੜੀ ਸਾਰੇ ਸਿੱਖਾਂ ਦੇ ਮਨ ਨੂੰ ਭਾਉਂਦੀ ਹੈ। ਦੋਹਰਾ ਨੋਰਾ ਸੁਰ ਸਾਰ ਬੱਕਰ ਗਤ ਕਵੀ ਕਹਿੰਦਾ ਜਿਸ ਤਰ੍ਹਾਂ ਜਿਹੜੀ ਗੰਗਾ ਦਾ ਪ੍ਰਵਾਹ ਹੈ, ਭਾਵੇਂ ਉਹ ਕਿਸੇ ਤਰ੍ਹਾਂ ਕਿੰਨੇ ਟੇਢਾ ਬਿੰਗਾ ਟੇਢਾ ਚੱਲਦਾ ਹੋਵੇ, ਗੁਣੀ ਨਾ ਔਗੁਣ ਜਾਣ, ਜਿਹੜੇ ਗੁਣੀ ਲੋਕ ਹੈ ਗੰਗਾ ਦੇ ਪ੍ਰਵਾਹ ਦੇ ਵਿੱਚ ਉਹ ਦੋਸ਼ ਔਗਣ ਨਹੀਂ ਜਾਣਦੇ ਹਨ। ਸਾਦਰ ਸੋ ਤੇ ਮਹਿ ਸਦਾ, ਗੁਣੀ ਲੋਕ ਜਿਹੜਾ ਗੰਗਾ ਦਾ ਉੱਜਲ ਜਲ ਹੈ, ਠੰਡਾ ਜਲ ਹੈ, ਉਸਨੂੰ ਬੜੇ ਸਤਿਕਾਰ ਨਾਲ ਗ੍ਰਹਿਣ ਕਰ ਲੈਂਦੇ। ਕਰ ਹੈ ਪਾਨ ਇਸ਼ਨਾਨ, ਇਹਦੀ ਨਿਵਰਤੀ ਲਈ ਪੀ ਵੀ ਲੈਂਦੇ ਹੈ, ਸਰੀਰ ਦੀ ਸਵਸਥ ਵਾਸਤੇ, ਨਿਰਮਲਤਾ ਵਾਸਤੇ। ਉਹ ਜਿਹੜਾ ਪ੍ਰਵਾਹ ਟੇਢਾ ਚੱਲ ਜਾਂਦਾ ਗੰਗਾ, ਉਹਦੇ ਵਿੱਚ ਇਸ਼ਨਾਨ ਵੀ ਕਰ ਲੈਂਦੇ ਹੈ। ਉਹ ਕੋਈ ਨਹੀਂ ਔਗਣ ਜਾਣਦੇ ਵੀ ਇਹ ਪ੍ਰਵਾਹ ਬਿੰਗਾ ਟੇਢਾ ਕਿਉਂ ਚੱਲ ਰਿਹਾ। ਉਹ ਕਹਿੰਦੇ ਭਾਵੇਂ ਕੁਝ ਵੀ ਹੈ ਪੀ ਕੇ ਤੇ ਇਹ ਤਾਂ ਨਿਵਰਤ ਕਰਦਾ, ਇਸ਼ਨਾਨ ਕਰਕੇ ਸਰੀਰ ਦੀ ਸਵਸਥਾ ਤਾਂ ਕਰਦਾ ਨਾ ਇਹ ਜਲ। ਇਸ ਕਰਕੇ ਉਹ ਟੇਢਾ ਚੱਲਦਾ ਹੋਵੇ, ਕਿਵੇਂ ਮਰਜ਼ੀ ਪਾਣੀ ਚੱਲਦਾ ਹੋਵੇ, ਉਹਦੇ ਵਿੱਚ ਉਹ ਔਗਣ ਨਹੀਂ ਜਾਣਦੇ ਹਨ। ਸ੍ਰੀ ਬਾਲਾ ਸੰਦੁਰ ਵਾਚ, ਚੌਪਈ ਕਹਿ ਬਾਲਾ ਸ੍ਰੀ ਅੰਗਦ ਸੁਣੀਏ। ਭਾਈ ਬਾਲਾ ਜੀ ਕਹਿਣ ਲੱਗੇ, ਹੇ ਸਤਿਗੁਰੂ ਅੰਗਦ ਸਾਹਿਬ ਮਹਾਰਾਜ ਜੀ ਸੁਣੀਏ, ਸ੍ਰੀ ਗੁਰ ਕਥਾ ਬਿਮਲ ਗੁਣ ਗੁਣੀਏ। ਗੁਰੂ ਨਾਨਕ ਸਾਹਿਬ ਦੀ ਕਥਾ ਹੈ, ਬਹੁਤ ਉੱਜਲ ਹੈ ਤੇ ਗੁਣਾਂ ਦੇ ਗੁਣਾਂ ਵਾਲੀ ਹੈ, ਉੱਜਲ ਗੁਣਾਂ ਵਾਲੀ ਹੈ। ਗੁਣੀਏ ਕੀਏ ਵਿਚਾਰ ਲਈਏ, ਭਈ ਭੋਰ ਨਿਜ ਦਾਸ ਬੁਲਾਇਆ। ਜਦੋਂ ਸਵੇਰ ਹੋ ਗਈ ਸੀ, ਇੱਕ ਬਾਬਾ ਕਾਲੂ ਜੀ ਨੇ ਆਪਣੇ ਦਾਸ ਨੂੰ ਸੱਦਿਆ ਬੁਲਾਇਆ। ਦਿਜ ਬਾਰ ਸਦਨ ਜਾਹ ਤੂੰ ਧਾਇਆ। ਉਸ ਵੇਲੇ ਦਾਸ ਨੂੰ ਕਹਿਣ ਲੱਗੇ ਵੀ ਜਿਹੜਾ ਬ੍ਰਾਹਮਣ ਹਰਦਿਆਲ ਦੇ ਘਰ ਦੇ ਵਿੱਚ ਤੂੰ ਦੌੜ ਕੇ ਚਲਾ ਜਾ। ਦੈਵਗ ਜੋ ਹਰਦਿਆਲ ਪ੍ਰਬੀਨਾ, ਜਿਹੜਾ ਹਰਦਿਆਲ ਪ੍ਰਬੀਨਾ ਸਿਆਣਾ ਏ, ਜੋਤਿਸ਼ ਲਾਉਣ ਵਾਲਾ ਜੋਤਿਸ਼ੀ ਹੈ। ਆਨਹ ਤਾਹੇ ਬਿਲੰਬ ਬਿਹੀਨਾ, ਵੀ ਦਾਸ ਤੋਂ ਜਾ ਕੇ ਬਿਨਾਂ ਦੇਰੀ ਤੋਂ ਇੱਥੇ ਮੇਰੇ ਘਰ ਵਿੱਚ ਲੈ ਆ ਉਸਨੂੰ। ਸੁਣ ਤੋ ਦਾਸ ਦਿਜ ਸਾਧਨ ਸੁਜਾਈ। ਕਾਲੂ ਜੀ ਦਾ ਜਿਹੜਾ ਆਪਣਾ ਦਾਸ ਹੈ, ਸੁਣ ਕੇ ਉਹ ਹਰਦਿਆਲ ਬ੍ਰਾਹਮਣ ਦੇ ਘਰ ਦੇ ਵੀ ਚਲਾ ਗਿਆ। ਦਰ ਪਰ ਤਿਸ਼ਟ ਗੁਹਾਰ ਸੁਣਾਈ, ਦਰਵਾਜ਼ੇ ਉੱਪਰ ਖੜਿਆ ਹੋ ਕੇ ਉਸਨੇ ਕਹਿੰਦੇ ਆਵਾਜ਼ ਜੀ ਸੁਣਾਈ ਹੈ। ਸੁਤਵਾ ਬਚਨ ਬਿਪਰ ਹਰਦਿਆਲਾ, ਹਰਦਿਆਲ ਪੰਡਤ ਨੇ ਕਹਿੰਦੇ ਕੰਨਾਂ ਵਿੱਚ ਵੀ ਆਵਾਜ਼ ਆਈ ਹੈ ਸੁਣ ਕੇ ਬਚਨ। ਆਲਿਆ ਦਰ ਨਿਕਸਿਓ ਤਤਕਾਲਾ, ਆਪਣਾ ਘਰ ਦਾ ਜਿਹੜਾ ਦਰਵਾਜ਼ਾ ਉਹਦੇ ਵਿੱਚ ਬੜੀ ਛੇਤੀ ਆ ਕੇ ਨਿਕਲਿਆ, ਦਰਵਾਜ਼ੇ ਤੋਂ ਬਾਹਰ ਆਇਆ ਹੈ। ਤਿਜੂ ਕਾਲੂ ਮੁਝ ਹੈ ਪਠਾਵਾ, ਦਾਸ ਨੇ ਕਿਹਾ ਹੈ ਹਰਦਿਆਲ ਬ੍ਰਾਹਮਣ ਜੀ ਮੈਨੂੰ ਕਾਲੂ ਜੀ ਨੇ ਭੇਜਿਆ। ਚਲੋ ਆਪ ਤਤਕਾਲ ਬੁਲਾਇਆ, ਆਓ ਛੇਤੀ ਚੱਲੋ ਕਿਉਂਕਿ ਆਪ ਨੂੰ ਛੇਤੀ ਬੁਲਾਇਆ ਉਹਨਾਂ ਨੇ। ਕਹਿਦੇ ਜਹੋ ਆਵੋ ਕਰ ਪੂਜਾ, ਅੰਮ੍ਰਿਤ ਵੇੜਾ ਸੀ ਇਹ ਕਹਿਣ ਲੱਗਿਆ ਵੀ ਮੈਂ ਤਾਂ ਜੇ ਭਗਵਾਨ ਦੀ ਪੂਜਾ ਕਰਨੀ ਹੈ ਤੇ ਪੂਜਾ ਕਰਕੇ ਫਿਰ ਆਵਾਂਗਾ। ਬਹਰ ਕਰੋ ਨਹਿ ਕਾਰਜ ਦੂਜਾ, ਹਾਏ ਮੈਂ ਕਹਿ ਰਿਹਾ ਵੀ ਪੂਜਾ ਤੋਂ ਬਗੈਰ ਮੈਂ ਹੋਰ ਦੂਜਾ ਨਹੀਂ ਕੰਮ ਕਰਾਂਗਾ। ਦੂਜਾ ਜਿਹੜਾ ਕੰਮ ਹੈ ਉਹਦੇ ਘਰੇ ਆ ਕੇ ਕਰਾਂਗਾ ਜੋ ਕਹੇਗਾ। ਸੁਣ ਉੱਤਰ ਕੋ ਤਿਹਸ਼ਿਨ ਦਾਸਾ, ਕਹਿੰਦੇ ਉਸ ਤੋਂ ਸੁਣ ਕੇ ਜਿਹੜਾ ਦਾਸ ਹੈ ਬੜੀ ਛੇਤੀ ਕਾਲੂ ਪਾਸ ਕਰੀ ਅਰਦਾਸਾ, ਕਾਲੂ ਜੀ ਦੇ ਕੋਲ ਆ ਕੇ ਬੇਨਤੀ ਕਰ ਦਿੱਤੀ ਹੈ ਵੀ ਉਹ ਪੂਜਾ ਕਰਕੇ ਆ ਜਾਏਗਾ। ਘਟੀ ਪਾਂਚ ਲੋ ਅਰੁਣਾ ਕਰਕੇ, ਕੰਜਕ ਘੜੀਆਂ ਤੱਕ ਭਗਵਾਨ ਦੀ ਪੂਜਾ ਕਰਕੇ ਆਇਓ। ਦਿਜ ਸ਼ੁਭ ਸਗਨ ਵਿਚਾਰ ਕੇ, ਚੰਗਾ ਕਹਿੰਦੇ ਸ਼ੁਭ ਸਗਨ ਵਿਚਾਰ ਕੇ ਬ੍ਰਾਹਮਣ ਚਲੇ ਆਇਆ। ਕਾਲੂ ਕੋ ਸਵੈ ਸਤੇਨ ਸੁਣਾਇਓ, ਆਉਂਦਿਆਂ ਸਾਰ ਬਾਬਾ ਕਾਲੂ ਜੀ ਅਸ਼ੀਰਵਾਦ ਦਾ ਬਚਨ ਸੁਣਾਇਆ ਵੀ ਤੂੰ ਜਾਉਂਦਾ ਰਹੇ। ਇੱਕ ਉਸ਼ਾਹ ਕੋ ਉਰ ਹੁਲ ਸਾਇਓ, ਇਹਦੇ ਵਿੱਚ ਬੜਾ ਉਰਸ਼ਾਹ ਹੋਇਆ ਹੋ ਰਿਹਾ ਹੈ, ਇਹਦੇ ਵਿੱਚ ਬਹੁਤ ਖੁਸ਼ ਹੋਇਆ ਇਸ ਨੇ ਦੋਹਰਾ ਦਿਜਬਰ ਕੋਲੈ ਅਜਰ ਮਹਿ। ਉਸ ਵੇਲੇ ਜਿਹੜਾ ਹਰਦਿਆਲ ਉਸਨੂੰ ਕਹਿੰਦੇ ਆਪਣੇ ਵਿਹੜੇ ਵਿੱਚ ਲੈ ਕੇ ਸਾਦਰ ਆਸਨ ਡਾਸ ਵੇਲੇ ਸਤਿਕਾਰ ਨਾਲ ਪਣਗ ਜਿਹਾ ਡਾ ਦਿੱਤਾ ਹੈ। ਬੈਠਾਇਓ ਬਹੁ ਭਾਉ ਕਰ, ਬਹੁਤ ਹੀ ਪ੍ਰੇਮ ਪਿਆਰ ਕਰਦਿਆਂ ਪਣਗ ਤੇ ਇਸ ਨੂੰ ਬਿਠਾ ਲਿਆ ਹੈ। ਆਪ ਬੈਸ ਤਿਸ ਪਾਸ, ਕਾਲੂ ਜੀ ਉਹਦੇ ਕੋਲ ਹੀ ਬੈਠ ਗਏ। ਚੌਪਈ ਕਹਿ ਕਾਲੂ ਸੁਨ ਸਰੋਨ ਦਿਜਿੰਦੂ। ਉਸ ਵੇਲੇ ਕਾਲੂ ਜੀ ਕਹਿਣ ਲੱਗੇ, ਇਹ ਵੀ ਬ੍ਰਹਮਣ ਹਰਦਿਆਲ ਮੇਰੀ ਕੰਨ ਦੇ ਧਿਆਨ ਦੇ ਕੇ ਗੱਲ ਸੁਣਾ। ਦਇਓ ਸਦਨ ਮਮਤਾਤ ਗੋਬਿੰਦੂ। ਮੇਰੇ ਘਰ ਦੇ ਵਿੱਚ ਪਰਮੇਸ਼ਰ ਨੇ ਬਹੁਤ ਸੋਹਣਾ ਸੁਪੁੱਤਰ ਬਖਸ਼ਿਆ ਹੈ। ਮੁਝ ਪਰ ਨਿਜ ਅਨਕੰਪਾ ਧਾਰੋ, ਆਪਣੀ ਮੇਰੇ ਉੱਪਰ ਕਿਰਪਾ ਧਾਰ। ਸੋਧ ਮਹੂਰਤ ਲਗਨ ਵਿਚਾਰ, ਬੱਚੇ ਦਾ ਜਿਹੜਾ ਘੜੀਆਂ ਸੋਧ ਕੇ ਤੇ ਲਗਨ ਦੀ ਵਿਚਾਰ ਕਰ ਲੈ ਤੂੰ। ਭੇਦ ਸੁਭਾ ਸੁਭ ਸਭ ਲਖ ਲੀਜੈ, ਬੱਚੇ ਦਾ ਲਗਨ ਤੇ ਮਹੂਰਤਾਂ ਰਾਹੀਂ ਕਹਿੰਦੇ ਜਿਹੜਾ ਚੰਗਾ ਮੰਦਾ ਭੇਦ ਆ ਸਾਰਾ ਤੂੰ ਜਾਣ ਲੈ। ਭਾਵ ਪੱਤਰੀ ਇਸ ਕੀ ਲਿਖ ਦੀਜੈ, ਇਹ ਜਿਹੜਾ ਬੱਚਾ ਪੈਦਾ ਹੋਏ ਦੀ ਜਨਮ ਪੱਤਰੀ ਵੀ ਲਿਖ ਕੇ ਤੂੰ ਮੈਨੂੰ ਦੇ ਦੇ। ਕੁੰਕਮ ਕਾਗਦ ਕਾਲੂ ਆਨ ਹੋ, ਸਵੇਰੇ ਨੇ ਹਰਦਿਆਲ ਨੇ ਕਿਹਾ ਵੀ ਚੰਗਾ, ਇੱਕ ਤਾਂ ਤੂੰ ਕਾਗਜ਼ ਮੰਗਵਾ ਲਾ, ਨਾਲ ਕੇਸਰ ਵੀ ਮੰਗਵਾ ਲੈ। ਗਣਪਤ ਪੂਜ ਗ੍ਰਹਿਣ ਸਨ ਮਾਨ ਹੋ, ਇਸ ਤਰ੍ਹਾਂ ਵੀ ਮੈਂ ਇੱਥੇ ਗਣੇਸ਼ ਆਦਿਕ ਦੀ ਪੂਜਾ ਕਰਾਂਗਾ, ਸਨਮਾਨ ਕਰਾਂਗਾ। ਬਾਲਕ ਸ਼ਬਦ ਲੇ ਜੋ ਜਨਮਾ, ਬਾਕੀ ਵੀ ਜਿਹੜਾ ਤੇਰੇ ਘਰ ਦੇ ਵਿੱਚ ਸੁਪੁੱਤਰ ਬੱਚਾ ਪੈਦਾ ਹੋਇਆ ਉਹ ਕਿਹੜਾ ਸ਼ਬਦ ਲੈ ਕੇ ਜੰਮਿਆ, ਸਭ ਤੋਂ ਪਹਿਲਾਂ ਲਫ਼ਜ਼ ਉਹ ਕਿਹੜਾ ਮੁਖੋਂ ਬੋਲਿਆ ਹੈ। ਸੋ ਸ਼ਬਦ ਸੁਣਾਓ ਸਵਰਨਮਾ, ਆਓ ਜਿਹੜਾ ਮੈਨੂੰ ਕਹਿੰਦੇ ਸ੍ਰੇਸ਼ਟ ਜਿਹੜਾ ਸ਼ਬਦ ਹੈ ਲਫ਼ਜ਼ ਹੈ ਕੰਨਾਂ ਵਿੱਚ ਸੁਣਾ ਮੈਨੂੰ ਦੱਸ। ਭਇਓ ਕਾਲ ਕਿਸ ਜਨਮ ਸੁਣਾਵੋ, ਕਿਹੜੇ ਸਮੇਂ ਦੇ ਵਿੱਚ ਤੇਰੇ ਘਰ ਦੇ ਵਿੱਚ ਬੱਚਾ ਹੋਇਆ ਉਹ ਜਨਮ ਦਾ ਸਮਾਂ ਵੀ ਸੁਣਾ। ਬੂਝੋ ਤਾਏ ਹਜੂਰ ਬੁਲਾਵੋ, ਕੇ ਦਾਈ ਨੂੰ ਪਤਾ ਹੋਏਗਾ ਤੇ ਇਸ ਕਰਕੇ ਕੋਲ ਬੁਲਾ ਕੇ ਉਥੋਂ ਪੁੱਛ ਪੁਛਾ ਲੈ ਤੂੰ। ਸ੍ਰੀ ਨਾਨਕ ਕੀ ਦੌਲਤ ਦਾਈ, ਮਾਤਾ ਜੋ ਦੌਲਤ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੂੰ ਉਹ ਜਨਮ ਦੇਣ ਵਾਲੀ ਪੈਦਾ ਕਰਨ ਵਾਲੀ ਦੌਲਤਾਂ ਨਾਮ ਦੀ ਦਾਈ ਹੈ। ਸੋ ਕਾਲੂ ਤਤਕਾਲ ਬੁਲਾਈ, ਉਸ ਵੇਲੇ ਕਾਲੂ ਜੀ ਨੇ ਉਸਨੂੰ ਬੜੀ ਛੇਤੀ ਆਪਣੇ ਕੋਲੇ ਸਦ ਬੁਲਾ ਲਿਆ। ਪੱਠੇ ਦਾਸ ਸਭ ਸੌਜ ਮੰਗਾਈ, ਸੇਵਕਾਂ ਨੂੰ ਭੇਜ ਕੇ ਜਿਹੜੀ ਸਾਰੀ ਸਮੱਗਰੀ ਜੀ ਮੰਗਵਾ ਲਈ। ਜੋ ਜੋ ਦਿਜਬਰ ਦੀਨ ਰਜਾਈ, ਜੋ ਜੋ ਕੋਈ ਬ੍ਰਾਹਮਣ ਨੇ ਆਗਿਆ ਕਰਕੇ ਕਿਹਾ ਸੀ। ਦੋਹਰਾ ਗ੍ਰਹਿ ਭਿਖੇਗ ਕੀ ਵਾਸਤੇ ਸਭ, ਜਿਹੜੇ ਕੋਈ ਪੰਡਿਤ ਲੋਕ ਗ੍ਰਹਿਆਂ ਦੀ ਪੂਜਾ ਕਰਦੇ ਹੁੰਦੇ ਉਸਨੇ ਕਰਨੀ ਸੀ, ਸਾਰੀ ਕਰੀ ਹੈ। ਕਾਲੂ ਤਹਿ ਤੇ ਲਿਆਏ, ਕਾਲੂ ਜੀ ਕਹਿੰਦੇ ਉਹ ਜਿੰਨੀ ਵਸਤੂ ਸੀ ਉਹ ਲੈ ਆਏ ਹਨ। ਬਹਰੋ ਬੈਸਿਓ ਪਾਸ ਬਿਪ, ਇਸ ਤਰ੍ਹਾਂ ਹਰਦਿਆਲ ਦੇ ਕੋਲੇ ਬੈਠ ਗਿਆ ਹੈ। ਬਦਨ ਹੈ ਬਚਨ ਅਲਾਏ, ਆਪਣੇ ਮੁਖ ਤੋਂ ਬਚਨ ਕਿਹਾ ਹੈ। ਚੌਪਈ ਘਟੀ ਇੱਕ ਦੋ ਜਾਮ ਤ੍ਰਿਜਾਮਾ, ਇਹ ਜਿਹੜੀ ਰਾਤ ਹੈ ਦੋ ਪਹਿਰ ਤੇ ਇੱਕ ਘੜੀ ਉੱਪਰ ਗਈ ਹੋਈ ਸੀ। ਬੀਤੀ ਹੁਤੀ ਸਿਸ ਭਾਵ ਅਬਰਾਮਾ, ਜਦੋਂ ਇਹ ਬਾਲਕ ਦਾ ਅਵਤਾਰ ਹੋਇਆ ਦੋ ਪਹਿਰ ਤੇ ਇੱਕ ਘੜੀ ਰਾਤ ਬੀਤ ਗਈ ਸੀ, ਗੁਜ਼ਰ ਗਈ ਸੀ, ਪੌਣੇ ਇੱਕ ਦਾ ਸਮਾਂ ਹੈ ਸੀ। ਕੌਣ ਸ਼ਬਦ ਲੈ ਉਪਜਿਓ ਬਾਲਕ, ਫਿਰ ਕਹਿਣ ਲੱਗਿਆ ਵੀ ਕਿਹੜਾ ਆ ਸ਼ਬਦ ਲੈ ਕੇ ਬੱਚਾ ਪੈਦਾ ਹੋਇਆ, ਜਦੋਂ ਇਹ ਹੋਸ਼ ਵਿੱਚ ਆਇਆ ਸਭ ਤੋਂ ਪਹਿਲਾਂ ਇਹਨੇ ਕਿਸ ਤਰ੍ਹਾਂ ਦੀ ਆਵਾਜ਼ ਕੀਤੀ ਹੈ। ਧਾਏ ਬਤਾਵੋ ਸੋ ਤਤਕਾਲ, ਹਰਦਿਆਲ ਪੰਡਿਤ ਦੌਲਤਾਂ ਨੂੰ ਪੁੱਛਣ ਲੱਗਿਆ ਵੀ ਤੂੰ ਦੱਸ ਦਈਏ ਇਹ ਬੋਲਿਆ ਸਭ ਤੋਂ ਪਹਿਲਾਂ। ਬੋਲੀ ਬਚਨ ਦੌਲਤਾ ਦਾਈ, ਉਸ ਵੇਲੇ ਜਿਹੜੀ ਦੌਲਤਾ ਨਾਮ ਦੀ ਦਾਈ ਆਪਣੇ ਮੁਖੋਂ ਬਚਨ ਬੋਲੀ। ਸੁਣ ਹੋ ਬਰਤਾਂਤ ਅਹੋ ਦਿਜ ਰਾਈ, ਇਹ ਬ੍ਰਾਹਮਣਾਂ ਦੇ ਰਾਜੇ ਭਾ ਵੱਡੇ ਬ੍ਰਾਹਮਣ ਤੂੰ ਸਾਰਾ ਇਹ ਬੱਚੇ ਦਾ ਪ੍ਰਸੰਗ ਸੁਣ ਲੈ ਧਿਆਨ ਦੇ ਕੇ। ਬਹੁ ਸਿਸ ਜਨਮੇ ਕਰ ਮਮ ਕਰ ਮਾਹੀ, ਮੇਰੇ ਹੱਥਾਂ ਦੇ ਰਾਹੀਂ ਬਹੁਤ ਨਗਰ ਦੇ ਦੇ ਬੱਚੇ ਪੈਦਾ ਹੋਏ। ਯਹ ਅਚਰਜ ਕਬ ਦੇਖਿਓ ਨਾ ਹੀ। ਇਸ ਤਰ੍ਹਾਂ ਕਹਿੰਦੇ ਇਹ ਬੱਚੇ ਨੇ ਜਨਮ ਲਿਆ, ਇਸ ਤਰ੍ਹਾਂ ਦਾ ਅਚਰਜਪੁਣਾ ਤਾਂ ਮੈਂ ਜ਼ਿੰਦਗੀ ਵਿੱਚ ਕਿਤੇ ਦੇਖਿਆ ਹੀ ਨਹੀਂ। ਦੀਰਗ ਨਰਜੋ ਬਿਗਸ ਮਿਲੇ ਹੈ। ਇਹ ਤਾਂ ਜਦੋਂ ਪੈਦਾ ਹੋਇਆ ਜਿਵੇਂ ਬਹੁਤ ਸਿਆਣਾ ਮਨੁੱਖ ਕਹਿੰਦੇ ਖੁਸ਼ ਹੋ ਕੇ ਆਨੰਦ ਹੋ ਕੇ ਮਿਲਦਾ ਜੁੜਦਾ ਹੁੰਦਾ, ਤਿਉਂ ਇਨ ਕੀਨੇ ਸ਼ਬਦ ਭਲੇ ਹੈ। ਇਸ ਤਰ੍ਹਾਂ ਕਹਿੰਦੇ ਇਹਨੇ ਮੁੱਖੋਂ ਪੈਦਾ ਹੋਣ ਸਮੇਂ ਬੜੇ ਚੰਗੇ ਲਫ਼ਜ਼ ਬੋਲੇ ਹਨ। ਸ਼ੁਭ ਲੱਛਣ ਸ਼ੁਭ ਅੰਗਨ ਮਾਹੀ। ਜਿਹੜਾ ਬੱਚਾ ਹੈ ਇਹਦੇ ਅੰਗਾਂ ਵਿੱਚ ਬੜੇ ਚੰਗੇ ਲੱਛਣ ਹੈ, ਬੜੇ ਚੰਗੇ ਚਿੰਨ ਹਨ। ਆਨ ਨਰਨ ਜਿਉ ਨਰ ਇਹ ਨਾਹੀ। ਇਹ ਬ੍ਰਾਹਮਣ ਜਿਵੇਂ ਹੋਰ ਮਨੁੱਖ ਪੈਦਾ ਹੁੰਦੇ ਉਹ ਹੋਰਨਾਂ ਮਨੁੱਖਾਂ ਵਰਗਾ ਮਨੁੱਖ ਬੱਚਾ ਹੈ ਨਹੀਂ। ਦੋਹਰਾ ਸੁਣ ਦਿਜ ਬਰ ਸਭ ਬਚਨ ਕੋ। ਇਸ ਤਰ੍ਹਾਂ ਜਿਹੜਾ ਸ੍ਰੇਸ਼ਟ ਬ੍ਰਾਹਮਣ ਹੈ ਇਹ ਦਾਈ ਦੇ ਸਾਰੇ ਬਚਨਾਂ ਨੂੰ ਸੁਣ ਕੇ ਜੋ ਤੇ ਸ਼ਕੀਨ ਵਿਚਾਰ ਜਿਵੇਂ ਜੋਰਸਤ ਮਤ ਵਿੱਚ ਲਿਖਿਆ ਉਹਦੀ ਸੋਚ ਵਿਚਾਰ ਜੀ ਕੀਤੀ ਇਸਨੇ। ਸ਼ੁਭ ਨਛੱਤਰ ਸ਼ੁਭ ਕਾਲ ਮਹਿ। ਇਹਦਾ ਵੀ ਸਤਾਈਵਾਂ ਨਛੱਤਰ ਅਨਾਦਾ ਸੀ, ਸੋ ਸਮਾਂ ਸੀ ਪੌਣਾ ਇੱਕ ਦਾ ਸਮਾਂ ਮਰਤਵੇੜਾ ਸੀ ਤੇ ਸੋਹਣੀ ਥਿਤ ਸੀ ਪੂਰਨਮਾਸੀ ਦੇ ਰਾਤ ਸੀ। ਸ਼ੁਭ ਥਿਤ ਪੁੰਨ ਸ਼ੁਭ ਭਾਰ। ਫਿਰ ਸੋਹਣਾ ਵਾਰ ਬੁੱਧਵਾਰ ਚੰਗਾ ਦਿਨ ਹੈ ਸੀ। ਚੌਪਈ ਭਲੇ ਲਗਨ ਮਹਿ ਬਾਲਿਕ ਜਨਮਾ। ਇਹ ਤਾਂ ਜਿਹੜਾ ਬੱਚਾ ਹੈ ਬਹੁਤ ਚੰਗੇ ਲਗਨ ਵਿੱਚ ਇਹ ਪੈਦਾ ਹੋਇਆ ਹੈ। ਵਿਦੁੱਖ ਵਿਚਾਰ ਕਰਤ ਬਹੁ ਮਨ ਮਾਰ। ਇਸ ਤਰ੍ਹਾਂ ਜਿਹੜਾ ਇਹ ਹਰਦਿਆਲ ਆਪਣੇ ਮਨ ਦੇ ਵਿੱਚ ਬਹੁਤ ਵਿਚਾਰ ਕਰੀ ਜਾ ਰਿਹਾ ਹੈ। ਯਹ ਸਿਸ ਹੈ ਅਵਤਾਰੀ ਕੋ। ਫਿਰ ਮਨ ਵਿੱਚ ਹੀ ਵਿਚਾਰ ਕਰਦਾ ਹੈ ਵੀ ਇਹ ਜਿਹੜਾ ਕਾਲੂ ਜੀ ਦੇ ਘਰ ਦੇ ਵਿੱਚ ਬੱਚਾ ਪੈਦਾ ਹੋਇਆ ਤਾਂ ਕੋਈ ਅਵਤਾਰੀ ਪੁਰਸ਼ ਦਿਸਦਾ ਹੈ। ਵੱਡਾ ਭਾਗ ਕਾਲੂ ਕੇ ਹੋ। ਵੀ ਜਿਹੜਾ ਕਾਲੂ ਇਹਦੇ ਬਹੁਤ ਵੱਡੇ ਭਾਗ ਹੈ। ਕੈਬਿਦ ਵਿਸ਼ਨੇ ਕੇ ਸ਼ਿਵ ਭਾਵ ਲੀਨੋ। ਕਿਉਂਕਿ ਹੁਣ ਜਿਹੜੇ ਬ੍ਰਾਹਮਣ ਲੋਕ ਹੈ ਇਹ ਤਿੰਨ ਦੇਵਤਿਆਂ ਨੂੰ ਵੱਡਾ ਮੰਨਦੇ ਹੈ, ਜਾਂ ਤਾਂ ਬ੍ਰਹਮਾ ਨੂੰ ਜਾਂ ਵਿਸ਼ਨੂੰ ਨੂੰ ਜਾਂ ਸ਼ਿਵ ਜੀ ਨੂੰ। ਫਿਰ ਉਹ ਵਿਚਾਰ ਕਰਦਾ ਵੀ ਜਾਂ ਤਾਂ ਬ੍ਰਹਮ ਹੀ ਇਹਨਾਂ ਦੇ ਘਰ ਦੇ ਵਿੱਚ ਬੱਚਾ ਬਣ ਕੇ ਪੈਦਾ ਹੋ ਗਏ, ਜਾਂ ਮੈਂ ਵਿਸ਼ਨੂੰ ਨੇ ਅਵਤਾਰ ਧਾਰਨ ਕਰ ਲਿਆ, ਜਾਂ ਵੀ ਤੀਸਰਾ ਜਿਹੜਾ ਸ਼ਿਵ ਜੀ ਉਹਨੇ ਜਨਮ ਲੈ ਲਿਆ ਇਹਨਾਂ ਦੇ ਘਰੇ। ਜਗਤ ਉਧਾਰਨ ਲੱਛਣ ਚੀਨੋ। ਇਹ ਤਾਂ ਸੰਸਾਰ ਦਾ ਉਧਾਰ ਕਰੇਗਾ ਬੱਚਾ, ਇਹਦੇ ਸਾਰੇ ਲੱਛਣ ਚਿੰਨ ਇਉਂ ਜਾਣੇ ਜਾਂਦੇ। ਆਤ ਪੱਤਰ ਇਸ ਸੀਸ ਝੁਲਾਰੇ। ਇਹ ਜਿਹੜਾ ਬੱਚਾ ਇਹਦੇ ਸਿਰ ਦੇ ਉੱਪਰ ਤਾਂ ਚੌਰ ਤੇ ਛਤਰ ਝੂਲਣਗੇ। ਪੂਰਬੀ ਨਿਸ਼ਾ ਜਨਮ ਭਇਓ ਬਾਰੇ। ਕਿਉਂਕਿ ਪੂਰਬ ਦੀ ਰਾਤ ਨੂੰ ਪੂਰਨਮਾਸੀ ਦੀ ਰਾਤ ਨੂੰ ਇਹਦਾ ਅਵਤਾਰ ਹੋਇਆ ਹੈ। ਚੱਕਰ ਵਰਤ ਹੋਵੇ ਭਾਵ ਮਾਹੀ। ਇਹ ਤਾਂ ਸੰਸਾਰ ਦੇ ਵਿੱਚ ਚੱਕਰਵਰਤੀ ਪਾਤਸ਼ਾਹ ਵਰਗਾ ਹੋ ਮਹਾ। ਕਰਹਿ ਦਿਗ ਵਿਜੈ ਸੰਸੈ ਨਾਹੀ। ਸਾਰੇ ਸੰਸਾਰ ਨੂੰ ਜਿੱਤ ਲਏਗਾ ਫਤਿਹ ਪਾ ਲਏਗਾ ਇਸ ਗੱਲ ਵਿੱਚ ਕੋਈ ਸੰਸਾ ਹੈ ਨਹੀਂ। ਦਰਸ਼ਨ ਕੀ ਔਰ ਲਾਲਸ ਕੀਨੀ। ਇਸ ਤਰ੍ਹਾਂ ਵਿਚਾਰ ਕੇ ਵੀ ਇਸ ਬੱਚੇ ਦੇ ਮੈਂ ਦਰਸ਼ਨ ਕਰ ਲਵਾਂ ਇਸ ਤਰ੍ਹਾਂ ਦੀ ਇਹਨੇ ਚਾਹਨਾ ਕੀਤੀ ਹੈ। ਦੇਹ ਸਫਲ ਆਪਣੀ ਦਿਜ ਚੀਨੀ। ਇਹੋ ਜਿਹੇ ਅਵਤਾਰੀ ਪੁਰਸ਼ ਦੇ ਮੈਂ ਦਰਸ਼ਨ ਕਰਾਂਗਾ ਮੇਰੀ ਤਾਂ ਦੇਹ ਸਫਲ ਹੋ ਜਾਏਗੀ ਉਹ ਜਾਣਿਆ। ਦੋਹਰਾ ਕਾਲੂ ਸੌਂਪੁਨ ਦਿਜ ਕਹੀ। ਉਸ ਵੇਲੇ ਫਿਰ ਜਿਹੜਾ ਹਰਦਿਆਲ ਇਸਨੇ ਕਾਲੂ ਜੀ ਦੇ ਨਾਲ ਗੱਲਬਾਤ ਆਖੀ। ਬਾਲਕ ਮੋਹੇ ਦਿਖਾਏ। ਜਿਹੜਾ ਘਰ ਦੇ ਵਿੱਚ ਤੇਰੇ ਬੱਚਾ ਪੈਦਾ ਹੋਇਆ ਉਹਦੇ ਮੈਨੂੰ ਵੀ ਦਰਸ਼ਨ ਕਰਵਾ। ਸੁਣ ਕਰ ਦਾਈ ਦੌਲਤਾਂ। ਤੇ ਉਸ ਵੇਲੇ ਜਿਹੜੀ ਦਾਈ ਦੌਲਤਾਂ ਕੋਲ ਖਲੋਤੀ ਉਹਨੇ ਸੁਣਿਆ ਬਚਨ। ਲੀਨੀ ਸ਼ਬਦ ਬੁਲਾਏ। ਆਵਾਜ਼ ਮਾਰ ਕੇ ਦਾਈ ਨੂੰ ਆਪਣੇ ਕੋਲ ਬੁਲਾ ਲਿਆ ਹੈ। ਚੌਪਈ ਬਾਲਕ ਆਨ ਵਿਪਰ ਕੇ ਪਾਸਾ। ਕਾਲੂ ਜੀ ਨੇ ਕਿਹਾ ਦੌਲਤਾਂ ਦਾਈ ਇਹ ਜਿਹੜਾ ਬੱਚਾ ਪੈਦਾ ਹੋਇਆ ਇਸ ਨੂੰ ਇਹ ਹਰਦਿਆਲ ਦੇ ਕੋਲ ਤੋਂ ਲੈ ਕੇ ਆ। ਧਾਏ ਗਈ ਸੁਨ ਮੱਧ ਅਵਾਸਾ। ਉਸ ਵੇਲੇ ਕਹਿੰਦੇ ਦਾਈ ਸੁਣ ਕੇ ਘਰ ਦੇ ਅੰਦਰ ਚਲੀ ਗਈ। ਚਾਚਿਓ ਬਾਲਕ ਜਨਨ ਨ ਦੇਈ। ਮਾਤਾ ਤ੍ਰਿਪਤਾ ਤੋਂ ਬੱਚਾ ਮੰਗਿਆ ਪਰ ਮਾਤਾ ਜੀ ਦੇ ਨਹੀਂ ਰਹੇ ਹਨ। ਜੋ ਕਿਰਪਾਨ ਧਨ ਪ੍ਰੀਤ ਰਖੇ। ਇਸ ਤਰ੍ਹਾਂ ਕਹਿੰਦੇ ਸੋ ਮਨੁੱਖ ਆਪਣੇ ਧਨ ਦੇ ਵਿੱਚ ਪ੍ਰੀਤੀ ਰੱਖਦਾ ਉਹ ਕਿਸੇ ਨੂੰ ਦਿੰਦਾ ਹੁੰਦਾ ਨਹੀਂ ਨਾ ਹੁੰਦਾ ਹੈ। ਕਹਿ ਸਰਦ ਰੁੱਤ ਸਰਦੀ ਲਾਗੈ ਹੈ, ਮਾਈ ਨੂੰ ਕਹਿ ਰਹੀ ਹੈ ਵੀ ਇਹ ਸਰਦ ਰੁੱਤ ਹੈ, ਕੱਤੇ ਦੀ ਮਹੀਨੇ ਠੰਡੀ ਜੀ ਰੁੱਤ ਹੈ, ਇਹਨਾਂ ਨੂੰ ਕਿਤੇ ਠੰਡ ਨਾ ਲੱਗ ਜਾ। ਮ੍ਰਿਦੁਲ ਬਾਲ ਬਾਹਰ ਕਸ ਮੰਗੈ ਹੈ, ਬੱਚੇ ਦਾ ਸਰੀਰ ਬੜਾ ਕੋਮਲ ਹੈ ਤੇ ਇਸ ਤਰ੍ਹਾਂ ਬਾਹਰ ਕਿਵੇਂ ਮੰਗਿਆ ਜਾ ਰਿਹਾ ਵੀ ਬਾਹਰ ਲੈ ਕੇ ਆਓ ਇਸ ਨੂੰ। ਬਹੁਰ ਬਦੂਖਾ ਹੈ ਬਾਰੰਬਾਰ, ਉਸ ਵੇਲੇ ਦਾਈ ਨੇ ਕਿਹਾ ਵੀ ਮਾਤਾ ਤਾਂ ਬੱਚੇ ਨੂੰ ਦੇ ਰਹੀ ਹੈ ਤੇ ਜਿਹੜਾ ਹਰਦਿਆਲ ਉਹ ਬਾਰ ਬਾਰ ਕਹਿੰਦਾ ਵੀ ਇੱਕ ਵਾਰੀ ਤਾਂ ਦਰਸ਼ਨ ਕਰਵਾਓ ਹੀ ਮੈਨੂੰ ਜ਼ਰੂਰੀ। ਚਾਚਿਓ ਦਇਓ ਤਾਤ ਅਤ ਪਿਆਰਾ, ਹਾਂ ਜਿਹੜਾ ਬਹੁਤ ਪਿਆਰਾ ਬੱਚਾ ਮਾਂ ਨੂੰ ਕਿਹੜੀ ਬਾਰ ਬਾਰ ਮੰਗਿਆ ਦੇ ਦਿੱਤਾ ਗਿਆ। ਲੈ ਕਰ ਦੌਲਤ ਬਾਹਰ ਆਈ, ਦੌਲਤਾਂ ਦਾਈ ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਬਾਲਕ ਰੂਪ ਨੂੰ ਲੈ ਕੇ ਬਾਹਰ ਆ ਗਏ। ਆਨਨ ਅਰਨ ਜਾਤ ਸੁਹਾਈ, ਇਸ ਤਰ੍ਹਾਂ ਜਿਹੜੇ ਆਨਨ ਆਰਨ ਜਾਤ ਸੁਹਾਈ ਜਿਹੜਾ ਚਿਹਰਾ ਹੈ ਕਹਿੰਦੇ ਬੜਾ ਲਾਲ ਰੰਗ ਦਾ ਹੈ ਤੇ ਇਸ ਤਰ੍ਹਾਂ ਕਬਲ ਵਾਂਗੂ ਸੋਭਨੀਕ ਹੋ ਰਿਹਾ ਹੈ, ਜਾਂ ਅਰਨ ਆਰਨ ਆਰਨ ਆਨਨ ਆਰਨ ਜਾਤ ਸੁਹਾਈ, ਆਨੰਦ ਨਾ ਮੁੱਖ ਦਾ ਚਿਹਰਾ ਹੈ ਜਿਵੇਂ ਕਵਲ ਹੁੰਦਾ, ਇਸ ਤਰ੍ਹਾਂ ਕਹਿੰਦੇ ਸੋਭਨੀਕ ਹੋ ਰਿਹਾ। ਲਗ ਤਨ ਜੋਤ ਵਿਸਾਲ ਬਿਰਾਜੈ ਹੈ, ਆ ਛੋਟਾ ਜਿਹਾ ਇਸ ਤਰ੍ਹਾਂ ਸਰੀਰ ਹੈ ਤੇ ਬੜੀ ਜੋਤ ਕਹਿੰਦੇ ਬਿਰਾਜ ਰਹੀ ਹੈ, ਭਾਵ ਜਿਹੜਾ ਚਿਹਰਾ ਦਗ ਦਗ ਕਰ ਰਿਹਾ ਹੈ। ਜਿਉਂ ਬਟ ਅਖੈ ਰੂਪ ਲਗ ਛਾਜੈ ਹੈ, ਇਸ ਤਰ੍ਹਾਂ ਕਹਿੰਦੇ ਜਿਹੜਾ ਉਹ ਪ੍ਰਯਾਗਰਾਜ ਦੇ ਕਿਲੇ ਦੇ ਅੰਦਰ ਭੋਰੇ ਦੇ ਵਿੱਚ ਅਖੈ ਬੋੜ ਹੈ, ਉਹ ਜਿਹੜਾ ਬੋੜ ਜਿਹੜਾ ਕਿਤੇ ਪੁੱਟਿਆ ਨਹੀਂ ਜਾਂਦਾ, ਇਸ ਤਰ੍ਹਾਂ ਉਹ ਪ੍ਰਯਾਗਰਾਜ ਜਿਹੜੀ ਤ੍ਰਿਵੈਣੀ ਉਹਦੇ ਕਿਲੇ ਦੇ ਅੰਦਰ ਹੈ, ਭੋਰੇ ਦੇ ਹੇਠਾਂ ਉਹ ਛੋਟਾ ਜਿਹਾ ਹੈ। ਜਿਹੜੇ ਸਨਾਤਨ ਮਤ ਦੇ ਲੋਕ ਆ ਉਹ ਕਹਿੰਦੇ ਵੀ ਜਦੋਂ ਮਹਾਂਪਰਲੋਂ ਦਾ ਸਮਾਂ ਵੀ ਆ ਗਿਆ ਉਸ ਵੇਲੇ ਵੀ ਇਹ ਜਿਹੜਾ ਬੋਹੜ ਹੈ ਕਹਿੰਦੇ ਅਖੈਰ ਇਹ ਨਹੀਂ ਪੁੱਟਿਆ ਜਾਏਗਾ, ਬਾਕੀ ਸਭ ਕੁਛ ਨਾਸ ਹੋ ਜਾਏਗਾ। ਇਹੋ ਜਿਹਾ ਵੀ ਉਹ ਖਿਆਲ ਕਰਦੇ ਆ ਵੀ ਭਗਵਾਨ ਜੀ ਇਸ ਦੇ ਕਹਿੰਦੇ ਬਾਲਕ ਰੂਪ ਦੇ ਵਿੱਚ ਹੋ ਕੇ ਇਸ ਅਖੈਰ ਬਟ 'ਤੇ ਆ ਕੇ ਬੈਠ ਜਾਣਗੇ, ਸਜ ਜਾਣਗੇ ਜਦੋਂ ਮਹਾਂਪਰਲੋਂ ਦਾ ਸਮਾਂ ਆਇਆ। ਇੱਥੇ ਉਹ ਕਵੀ ਜੀ ਹਰਦਿਆਲ ਪੰਡਿਤ ਦੇ ਹਨੁਮਾਨਾਂ ਅਨੁਸਾਰ ਕਥਨ ਕਰ ਰਿਹਾ ਵੀ ਜਿਵੇਂ ਉਹ ਪ੍ਰਯਾਗਰਾਜ ਦੇ ਕਿਲੇ ਦੇ ਭੋਰੇ ਦੇ ਵਿੱਚ ਅਖੈ ਬਟ ਹੈ, ਛੋਟਾ ਜਿਹਾ ਬੋਹੜ ਹੈ, ਇਸ ਤਰ੍ਹਾਂ ਗੁਰੂ ਨਾਨਕ ਸਾਹਿਬ ਜੀ ਦਾ ਛੋਟਾ ਜਿਹਾ ਸਰੀਰ ਸਜ ਬਜ ਰਿਹਾ ਹੈ। ਦੋਹਰਾ ਦਿਜਵਰ ਅਤ ਮਤਵਾਨ ਮਨ, ਜਿਹੜਾ ਇਹ ਬ੍ਰਾਹਮਣ ਹਰਦਿਆਲ ਹੈ ਬੁੱਧੀ ਕਰਕੇ ਬੜਾ ਸ੍ਰੇਸ਼ਟ ਸਿਆਣਾ ਹੈ ਮਨ ਵਿੱਚ, ਸਰਬ ਲਿੰਗ ਪਹਿਚਾਨ, ਸਾਰੇ ਕਹਿੰਦੇ ਬੱਚੇ ਦੇ ਜਿਹੜੇ ਚਿੰਨ੍ਹੇ ਨੇ ਪਛਾਣ ਲਏ ਵੇਖ ਕੇ, ਹੇਰਤ ਔਰ ਹਰਖਤ ਸਰਸ, ਹਾਂ ਵੇਖ ਵੇਖ ਕੇ ਹਿਰਦੇ ਵਿੱਚ ਬਹੁਤ ਹੀ ਖੁਸ਼ ਆਨੰਦ ਹੋ ਗਿਆ ਹੈ। ਸਾਡਾ ਭਇਓ ਸੁਜਾਨ, ਆ ਸਿਆਣਾ ਬ੍ਰਹਮਣ ਹੱਥ ਜੋੜ ਕੇ ਖੜਾ ਹੋ ਗਿਆ। ਚੌਪਈ ਪੁਲਕਿਓ ਪਰਮ ਪ੍ਰੇਮ ਮਹਿ ਮਨੁਆ, ਇਸ ਵੇਲੇ ਹਰਦਿਆਲ ਦਾ ਜਿਹੜਾ ਮਨ ਹੈ ਬਹੁਤ ਹੀ ਪ੍ਰੇਮ ਵਿੱਚ ਆ ਕੇ ਪੁਲਕਾਵਲੀ ਆ ਗਈ, ਲੂ ਕੰਡੇ ਖੜੇ ਹੋ ਗਏ ਖੁਸ਼ੀ ਵਿੱਚ। ਬੰਧਨ ਕਰ ਜਾਣਿਓ ਨਿਜ ਧਨੁਆ, ਗੁਰੂ ਨਾਨਕ ਸਾਹਿਬ ਮਹਾਰਾਜ ਦੇ ਬਾਲਕ ਸਰੂਪ ਨੂੰ ਮੱਥਾ ਟੇਕ ਕੇ ਇਸਨੇ ਆਪਣੇ ਮਨ ਵਿੱਚ ਵੀ ਮੈਂ ਧੰਤਾ ਯੋਗ ਆ, ਜਿਹੜੇ ਇਸ ਮਹਾਨ ਦੇ ਮੈਂ ਦਰਸ਼ਨ ਕਰ ਰਿਹਾ। ਜਉ ਜਨ ਇਸ਼ਟ ਦੇਵ ਕੋ ਦੇਖੀ, ਇਸ ਤਰ੍ਹਾਂ ਕੋਈ ਆਪਣੇ ਇਸ਼ਟ ਦੇਵਤਾ ਨੂੰ ਦੇਖ ਕੇ, ਤਉ ਉਰ ਮਹਿ ਭਾ ਮੋਦ ਵਿਸੇਖੀ, ਇਸ ਤਰ੍ਹਾਂ ਮਹਾਰਾਜ ਦੇ ਦਰਸ਼ਨ ਕਰਕੇ ਹਿਰਦੇ ਵਿੱਚ ਬਹੁਤ ਕਹਿੰਦੇ ਖੁਸ਼ ਆਨੰਦ ਹੋਇਆ। ਸਭ ਅੰਗਨ ਕੇ ਸੁੰਦਰ ਲੱਛਣ, ਦੇਖਦਾ ਵੀ ਜਿੰਨੇ ਬਾਲਕ ਰੂਪ ਦੇ ਸਰੀਰ ਦੇ ਅੰਗ ਹੈ ਇਹਦੇ ਵਿੱਚ ਸਾਰੇ ਜਿਹੜੇ ਲੱਛਣ ਬੜੇ ਸੋਹਣੇ ਚੰਗੇ ਹਨ। ਲੱਗਿਓ ਬਿਲੋਕਨ ਬਿਪਰ ਵਿਚੱਛਣ, ਜਿਹੜਾ ਸਾਣਾ ਹਰਦਿਆਲ ਹੈ ਨੀਜ ਲਾ ਕੇ ਲੱਗਿਆ ਇਹ ਸਾਰੇ ਲੱਛਣਾਂ ਨੂੰ ਤੱਕਣ, ਅਰਨ ਚਰਨ ਬਾਰ ਮ੍ਰਿਦੁਲ ਸੁਹਾਵੈ, ਵੇਖਦਾ ਵੀ ਜਿਹੜੇ ਚਰਨ ਹਨ ਲਾਲ ਰੰਗ ਦੇ ਬੜੇ ਸ੍ਰੇਸ਼ਟ ਤੇ ਕੋਮਲ ਸੋਭਨੀਕ ਹਨ। ਜਿਮ ਦਲ ਕੋਕ ਨਦੰ ਦੁੱਤ ਪਾਵੈ, ਇਸ ਤਰ੍ਹਾਂ ਕਵਲ ਦੇ ਸਿਰ ਪੱਤਰੇ ਬੜੇ ਸੋਭਾ ਪਾਉਂਦੇ, ਇਸ ਦਾ ਲਾਲੀ ਸਿਰ ਚਰਨ ਸੋਭਾ ਪਾਰੇ ਨਾ ਦੇ। ਭੁਜ ਆ ਜਾਨ ਕੰਧ ਸ਼ੁਭ ਉੱਚੇ, ਇਹਨਾਂ ਦੀਆਂ ਜਿਹੜੀਆਂ ਬਾਹਾਂ ਹਨ ਉਹ ਕਹਿੰਦੇ ਗੋਡਿਆਂ ਤੱਕ ਲੰਮੀਆਂ ਹਨ, ਇਸੇ ਤਰ੍ਹਾਂ ਜਿਹੜੇ ਮੋਢੇ ਹਨ ਉਹ ਬੜੇ ਚੰਗੇ ਉੱਚੇ ਹਨ। ਕਰਜ ਅਰਨ ਜਾਂ ਨਗ ਹੋਏ ਸੂਚੇ, ਜਿਹੜੇ ਕਹਿੰਦੇ ਕਰਜ ਕੀ ਨੌ ਹਨ ਲਾਲ ਹਨ, ਇਹ ਇਉਂ ਹਨ ਹੱਥਾਂ ਦੇ ਜਿਵੇਂ ਸੁੱਚੇ ਨਗ ਹੁੰਦੇ। ਕਰ ਸ਼ਾਖਾ ਇੱਕ ਸਾਰ ਵਿਸਾਲਾ, ਹੱਥਾਂ ਦੀਆਂ ਜਿਹੜੀਆਂ ਉਂਗਲੀਆਂ ਇੱਕੋ ਜਿਹੀਆਂ ਮਹਾਨ ਲੰਮੀਆਂ ਹਨ। ਉਰ ਆਯੁਤ ਸ਼ੋਭਤ ਸ਼ਬ ਸਾਲਾ, ਛਾਤੀ ਚੌੜੀ ਹੈ ਤੇ ਬੜੀ ਕਹਿੰਦੇ ਪਾਰੀ ਛਵੀ ਸਹਿਲ ਸੋਭਦੀ ਫਬਦੀ। ਤਾਹਨ ਕਰ ਮਹਿ ਚਮਰ ਬਨਾਵਾ, ਫਿਰ ਹੱਥ ਵੱਲੀ ਦੇਖ ਰਿਹਾ ਵੀ ਹੱਥ ਦੇ ਉੱਪਰ ਕਹਿੰਦੇ ਚੌਰ ਦੀ ਰੇਖਾ ਬਣੀ ਹੋਈ ਹੈ ਵੀ ਚੌਰ ਝੂਲਣਗੇ ਨਾ ਤੇ। ਸ਼ਤਰ ਬਾਮ ਮਹਿ ਰੁਚਰ ਸੁਹਾਵਾ, ਜਿਹੜਾ ਖੱਬਾ ਹੱਥ ਹੈ ਉਹਦੇ ਉੱਪਰ ਕਹਿੰਦੇ ਸ਼ਤਰ ਦਾ ਚਿੰਨ੍ਹ ਸ਼ਤਰ ਰੇਖਾ ਬਣੀ ਹੋਈ ਸੋ ਨੀਕ ਹੋਰੀ ਸੁੰਦਰ। ਕੋਮਲ ਗੋਲ ਕਪੋਲ ਸੁਹਾਵਨ, ਇਸ ਤਰ੍ਹਾਂ ਬਾਲਕ ਰੂਪ ਦੀਆਂ ਜਿਹੜੀਆਂ ਗੱਲਾਂ ਹਨ ਗੋਲ ਗੋਲ ਹੈ ਤੇ ਕੋਮਲ ਸੋਭਨੀਕ ਹੈ। ਉਨਤ ਨਾਸਕਾ ਮੋਦ ਵਡਾਵਨ, ਜਿਹੜੀਆਂ ਨਾਸਾਂ ਨਾ ਕੁੱਚਾ ਹੈ ਬੜਾ ਖੁਸ਼ੀ ਆਨੰਦ ਵਧਾਉਣ ਵਾਲਾ ਹੈ। ਪਰਦੰ ਚੰਦਰ ਆਕਾਰ ਲਿਲਾਰੰਗ, ਜਿਹੜਾ ਮੱਥਾ ਹੈ ਜਿਵੇਂ ਅੱਧਾ ਚੰਦਰਮਾ ਹੁੰਦਾ ਇਹੋ ਜਿਹੇ ਆਕਾਰ ਵਾਲਾ ਹੈ। ਧਨ ਪ੍ਰਕੁਟੀ ਸੋ ਕੁੰਚਰ ਬਿਨ ਬਾਰੰਗ, ਜਿਹੜੇ ਪ੍ਰਵੱਟੇ ਉਹ ਤਨਕ ਵਰਗੇ ਹਨ, ਜਿਹੜੇ ਤ੍ਰਿਕੁਟੀ ਹੈ ਯਾਨੀ ਉਹ ਪ੍ਰਵੱਟਿਆਂ ਦੇ ਵਿਚਕਾਰਲਾ ਥਾਂ ਉਹ ਬਿਨਾਂ ਰੋਮਾਂ ਤੋਂ ਬਿਨਾਂ ਬਾਲਾਂ ਤੋਂ ਹੈ। ਸੁਨ ਕਾਲੂ ਸੁਤ ਤੋਹੇ ਵਿਚੱਛਣ, ਸਾਰਾ ਕੁਛ ਦੇਖ ਕੇ ਨਾ ਚਿਹਨਾ ਤੇ ਉਸ ਵੇਲੇ ਹਰਦਿਆਲ ਬੋਲਿਆ ਵੀ ਕਾਲੂ ਸੁਣ ਲਾ ਤੇਰਾ ਜਿਹੜਾ ਪੁੱਤਰ ਬਹੁਤ ਸਿਆਣਾ ਹੈ। ਇਸ ਮਹਿ ਲਖਿਅਤ ਬਤ ਸੋ ਲੱਛਣ, ਹਾਂ ਸਿਆਣਿਆਂ ਨੇ ਵੀ ਮਨੁੱਖ ਦੇ ਚੰਗੇ 32 ਲੱਛਣ 32 ਚਿੰਨ ਕਹੇ ਔਰ ਸਾਰੇ ਦੇ ਸਾਰੇ 32 ਲੱਖਣਾ ਤੇਰੇ ਦੇ ਘਰ ਜਿਹੜਾ ਪੈਦਾ ਹੋਇਆ ਉਹਦੇ ਵਿੱਚ ਹੈ। ਇੱਕ ਸੁੰਦਰਤਾ ਦਾ ਲੱਛਣ ਹੁੰਦਾ ਹੈ, ਇਹ ਸੁੰਦਰਤਾ ਦਾ ਲੱਛਣ ਵੀ ਹੈ ਇਸ ਤੇਰੇ ਬੱਚੇ ਵਿੱਚ ਵੀ ਅੰਦਰ ਹਿਰਦੇ ਦਾ ਚੰਗਾ ਸ੍ਰੇਸ਼ਟ ਹਿਰਦਾ ਛਲ ਗਿਆ ਫਰੇਬੀ ਨਹੀਂ ਹੈ, ਹਿਰਦੇ ਦਾ ਕਪਟੀ ਨਹੀਂ ਹੈ, ਚੰਗੇ ਹਿਰਦੇ ਦਾ ਇਹ ਦੂਜਾ ਲੱਛਣ ਹੈ ਚੰਗਾ। ਫਿਰ ਇਹ ਸੱਚਾ ਹੈ, ਝੂਠ ਮੂਠ ਬੋਲਣ ਵਾਲਾ ਨਹੀਂ, ਸੱਚ ਪ੍ਰਤੱਗੀ ਹੈ, ਸੱਚ ਦਾ ਪ੍ਰਚਾਰ ਕਰਨ ਵਾਲਾ ਹੈ। ਫਿਰ ਡਰਾਕਾ ਨਹੀਂ, ਇਹ ਸੂਰਮਾ ਹੈ। ਫਿਰ ਇਹ ਹਮੇਸ਼ਾ ਸਾਲ ਧਾਰ ਰਹਿਣ ਵਾਲਾ, ਹੁਸ਼ਿਆਰ ਰਹਿਣ ਵਾਲਾ, ਅਲਸੀ ਦਰਦਰੀ ਨਹੀਂ ਹੈ, ਇਹ ਸ਼ਾਸਤਰਾਂ ਦਾ ਗਿਆਤਾ ਹੈ, ਸਮਝ ਵਾਲਾ ਹੈ, ਉਦਮੀ ਹੈ, ਉਧਾਰ ਹੈ ਦਿਲ ਦਾ, ਸਖੀ ਦਾਤ ਹੈ, ਗੁਣਾਂ ਨੂੰ ਗ੍ਰਹਿਣ ਕਰਨ ਵਾਲਾ ਹੈ, ਗਹਿਰ ਗੰਭੀਰ ਹੈ ਅਤੇ ਸ਼ੁੱਧ ਮਨ ਵਾਲਾ ਹੈ, ਧਰਮੀ ਹੈ ਇਹ ਤੇਰਾ ਬੱਚਾ। ਇਸ ਤਰ੍ਹਾਂ ਹੀ ਨਿਮਰਤਾ ਵਾਲਾ ਬੜਾ ਤੇਜ ਪ੍ਰਤਾਪੀ ਤੇਜਸਵੀ ਦਿਆਲੂ ਹੋਵੇਗਾ, ਵਾਹਿਗੁਰੂ ਦਾ ਪ੍ਰੇਮੀ ਹੋਵੇਗਾ, ਸੀਲਵਾਨ ਇੰਦਰੇ ਜਿੱਤ ਸੰਤੋਖੀ ਪਰਉਪਕਾਰੀ, ਅਤੇ ਇਸੇ ਤਰ੍ਹਾਂ ਵਿਚੱਖਣ ਚਤੁਰ ਅਤੇ ਸ੍ਰੇਸ਼ਟ ਮਤ ਵਾਲਾ, ਜਪੀ ਤਪੀ ਨੀਂਦ ਨੂੰ ਜਿੱਤਣ ਵਾਲਾ, ਸਾਹਸੀ ਹੱਠ ਵਾਲਾ, ਦ੍ਰਿੜ ਇਰਾਦੇ ਵਾਲਾ, ਸੰਜਮੀ ਐਵੇਂ ਨਹੀਂ ਵੀ ਸਭ ਕੁਛ ਸਭ ਕੁਛ ਸਲਟ ਪੱਕੀ ਹੋਏ, ਸੰਜਮ ਵਾਲਾ ਹੋਏਗਾ, ਮਾਤਾ ਪਿਤਾ ਦਾ ਭਗਤ ਹੋਏਗਾ, ਏਕਾ ਨਾਰੀ ਜਤੀ ਹੋਏ ਪਰ ਨਾਰੀ ਧੀ ਭੈਣ ਬਖਾਣਾ ਇਹ ਹੈ ਜਤੀ ਹੋਏਗਾ ਅਤੇ ਮਹਾਨ ਗਿਆਨੀ ਹੋਵੇਗਾ। ਇਹ 32 ਲੱਛਣ ਕਿਸੇ ਮਨੁੱਖ ਵਿੱਚ ਨਹੀਂ ਹੁੰਦੇ ਹੈ। ਉਹ ਹਰਦਿਆਲ ਕਹਿ ਰਿਹਾ ਵੀ ਜਿਹੜਾ ਤੇਰੇ ਘਰੇ ਬੱਚਾ ਪੈਦਾ ਹੋਇਆ ਇਹਦੇ ਅੰਦਰ 32 ਲੱਖਣ ਹਨ, ਇਹ ਚੰਗੇ ਚਿੰਨ੍ਹਾਂ ਵਾਲਾ ਹੈ। ਕਰ ਤਰਵਾ ਇਹ ਊਰਦ ਆਈ, ਬਾਕੀ ਜਿਹੜੀ ਹੱਥ ਦੀ ਤਲੀ ਹੈ ਨਾ ਇਹ ਕਹਿੰਦੇ ਜ਼ਿਆਦਾ ਉੱਪਰ ਨੂੰ ਆਈ ਹੈ, ਹੱਥ ਦੀ ਤਲੀ ਉੱਪਰ ਨੂੰ, ਆਮ ਤਾਂ ਹੱਥ ਦੀ ਤਲੀ ਨੀਵੀਂ ਹੁੰਦੀ ਹੈ। ਧਨ ਬਹੁ ਆਏ ਰੱਖ ਹੈ ਢਿੱਗ ਨਾ, ਕਹਿੰਦੇ ਇਸ ਕਰਕੇ ਮੇਰੇ ਜੋਸ ਮਤ ਅਨੁਸਾਰ ਵੀ ਹੱਥ ਦੀ ਤਲੀ ਜ਼ਿਆਦਾ ਉੱਪਰ ਨੂੰ ਆਈ ਹੋਈ ਹੈ, ਧਨ ਤਾਂ ਇਹਦੇ ਕੋਲ ਬਹੁਤ ਆਊਗਾ ਪਰ ਕਹਿੰਦੇ ਆਪਣੇ ਕੋਲ ਨਹੀਂ ਇਹਨੇ ਰੱਖਣਾ ਹੈ, ਵੀ ਦੇਈ ਤੁਰਿਆ ਜਾਓ, ਜਿਉਂ ਆਊ ਬਹੁਤ ਦੇਊ ਵੀ ਬਹੁਤ। ਤੇ ਪੜਿਓ ਸਮੁੰਦਰਿਕ ਮੈਂ ਵਾਹ ਸੋਧਾ। ਬਾਕੀ ਇੱਕ ਸਮੁੰਦਰੀਕ ਸ਼ਾਸਤਰ ਹੈ, ਮੈਂ ਉਹਨੂੰ ਕਹਿੰਦੇ ਚੰਗੀ ਤਰ੍ਹਾਂ ਸੋਧ ਕੇ ਬੁੜਿਆ ਹੈ ਤੇ ਵਿਚਾਰਿਆ ਹੋਇਆ, ਉਹ ਹਸਰੇਖਾ ਦਾ ਗਿਆਨ ਉਹਦੇ ਵਿੱਚ ਸਾਰਾ ਕੁਛ। ਸ਼ੁਭ ਗੁਣ ਇਸ ਮਹਿ ਕਹਿ ਪ੍ਰੋਧਾ, ਕਹਿੰਦੇ ਉਹ ਸਮੁੰਦਰੀਕ ਸ਼ਾਸਤਰ ਨੂੰ ਮੈਂ ਸੋਧ ਕੇ ਚੰਗੀ ਤਰ੍ਹਾਂ ਪੜਿਆ ਹੈ ਤੇ ਉਹ ਸੰਸਾਰ ਮੈਂ ਕਹਿੰਦੇ ਦੱਸ ਰਿਹਾ ਵੀ ਸਾਰੇ ਜਿਹੜੇ ਚੰਗੇ ਗੁਣ ਹੁੰਦੇ ਆ ਉਹ ਸਾਰੇ ਤੇਰੇ ਪੁੱਤਰ ਦੇ ਵਿੱਚ ਹੈਗੇ ਹੈ। ਮਹਿਮਾ ਅਮਿਤ ਮਨ ਹੈ ਮਹਿਮਾਨੀ, ਇਸ ਤਰ੍ਹਾਂ ਕਹਿੰਦੇ ਹਰਦਿਆਲ ਨੇ ਪਹਿਲੇ ਦਿਨ ਦਰਸ਼ਨ ਕਰਕੇ ਆਪਣੇ ਮਨ ਦੇ ਵਿੱਚ ਵੀ ਇਹਦੀ ਬੇਅੰਤ ਮਹਿਮਾ ਹੋਊਗੀ ਮਨ ਵਿੱਚ ਮੰਨਿਆ ਬਸ ਸਮਝਿਆ ਹੈ। ਅਵਤਾਰ ਸਤ ਚਿੱਤ ਜਾਨੀ, ਚਿੱਤ ਵਿੱਚ ਕਹਿੰਦੇ ਆ ਚੰਗੀ ਤਰ੍ਹਾਂ ਸਤ ਕਰਕੇ ਜਾਣ ਲਿਆ ਵੀ ਇਹ ਜਿਹੜਾ ਬੱਚਾ ਇਹ ਤਾਂ ਕੋਈ ਅਵਤਾਰ ਹੈ, ਇਹ ਤਾਂ ਕੋਈ ਚੱਕਰਵਰਤੀ ਪਾਤਸ਼ਾਹ ਹੋਵੇਗਾ। ਤਿਜ ਦਰ ਸਾਏ ਧਾਏ ਢਿਗ ਮਾਤਾ, ਇਸ ਤਰ੍ਹਾਂ ਇਹ ਹਰਦਿਆਲ ਨੂੰ ਦਰਸ਼ਨ ਕਰਾਏ ਆ, ਫਿਰ ਜਿਹੜੀ ਇਹ ਦਾਈ ਹੈ ਮਾਤਾ ਤ੍ਰਿਪਤਾ ਦੇ ਕੋਲ ਲੈ ਗਏ। ਦੀਨੋ ਜਾਏ ਸੁੰਦਰ ਤਾਤਾ, ਸੋਹਣਾ ਜਿਹੜਾ ਸੁਪੁੱਤਰ ਹੈ ਜਾ ਕੇ ਮਾਤਾ ਨੂੰ ਦੇ ਦਿੱਤਾ ਹੈ। ਨੰਦੀ ਮੁਖਮ ਸ਼ਰਾਧ ਕਰਵਾਇਓ, ਇਸ ਤਰ੍ਹਾਂ ਜਿਵੇਂ ਉਹ ਹਿੰਦੂਆਂ ਦੇ ਘਰ ਦੀ ਵਿੱਚ ਰੀਤੀ ਹੁੰਦੀ ਹੈ, ਜਦੋਂ ਨਾੜੂਆ ਜਾਂ ਕੱਟਿਆ ਜਾਂਦਾ ਉਦੋਂ ਕੋਈ ਭੋਜਨ ਬਣਾ ਕੇ ਛਕਾਇਆ ਜਾਂਦਾ, ਉਹਨੂੰ ਨੰਦੀ ਸ਼ਰਾਧ ਕਿਹਾ ਜਾਂਦਾ। ਵੇਦਨ ਵਿਦ ਜਾਓ ਬੇਪਰ ਵਤਾਇਓ, ਇਹ ਕਹਿੰਦੇ ਬ੍ਰਹਮਣ ਨੇ ਵੇਦਾਂ ਦੇ ਵਿੱਚ ਲਿਖੀ ਵਿਧੀ ਲਿਖੀ ਉਸ ਅਨੁਸਾਰ ਕਰਿਆ ਕਰਾਇਆ ਗਿਆ। ਗੁਰੂ ਨਾਨਕ ਸਾਹਿਬ ਜੀ ਨੇ ਜਿਸ ਵੇਲੇ ਆਪ ਵੱਡੇ ਹੋਏ ਉਸ ਵੇਲੇ ਜੇ ਕੋਈ ਕਰ ਕਰਾ ਰਿਹਾ ਸੀ ਪਿਓ ਵੀ ਉਦੋਂ ਰੋਕ ਦਿੱਤਾ ਸੀ। ਇੱਕ ਵਾਰੀ ਪਿਤਾ ਜੀ ਸ਼ਰਾਧ ਕਰੀ ਜਾ ਰਹੇ ਸੀ ਘਰੇ ਤੇ ਗੁਰੂ ਮਹਾਰਾਜ ਬਾਹਰੋਂ ਜਦੋਂ ਆਏ ਤੇ ਦੇਖਿਆ ਬਹੁਤ ਇਕੱਠ ਜਿਹਾ ਹੋਇਆ ਹੈ। ਮਹਾਰਾਜ ਕਹਿਣ ਲੱਗੇ ਪਿਤਾ ਜੀ ਕਿਸ ਪਾਸੇ ਪ੍ਰਵਿਰਤ ਹੋਏ? ਕਹਿੰਦੇ ਅੱਜ ਦੇ ਦਿਨ ਤੁਹਾਡੇ ਪਿਤਾ ਜੀ ਮੇਰੇ ਪਿਤਾ ਸ਼ਿਵ ਰਾਮ ਜੀ ਚੜ੍ਹਾਈ ਕਰ ਗਏ ਸੀ, ਮਾਤਾ ਤੇਰੀ ਜਿਹੜੀ ਤਨਾਰ ਸੀ ਹੈ ਉਹ ਚੜ੍ਹਾਈ ਕਰ ਗਏ, ਉਹਨਾਂ ਦੇ ਦਿਨ ਦਾ ਇਸਰਾਰ ਜਾਣ ਕੇ ਮੈਂ ਇਹ ਪ੍ਰਸ਼ਾਦਾ ਛਕਾ ਰਿਹਾ ਹਾਂ। ਗੁਰੂ ਮਹਾਰਾਜ ਕਹਿਣ ਲੱਗੇ ਵੀ ਮੇਰੇ ਤਾਂ ਜਿਹੜੇ ਪਿੱਤਰ ਹੈ ਦਾਦੇ ਪੜਦਾਦੇ ਇਸ ਥਾਂ 'ਤੇ ਪਹੁੰਚ ਗਏ, ਉਹਨਾਂ ਨੂੰ ਉਹ ਤਾਂ ਤੇਰੇ ਖੀਰ ਕੜਾਹ ਦੀ ਲੋੜ ਨਹੀਂ ਰੱਖਦੇ, ਅਤੇ ਇਸ ਕਰਕੇ ਆਹ ਜਿਹੜਾ ਤੂੰ ਕਰ ਲਿਆ ਕਰ ਲਿਆ, ਅੱਗੇ ਵਾਸਤੇ ਨਹੀਂ ਇਹ ਕੁਛ ਕਰਨਾ। ਤੈਨੇ ਕਹਿਣ ਲੱਗਿਆ ਜੇ ਦੇਖੇ ਬਿਨਾਂ ਤਾਂ ਨਹੀਂ ਮੈਂ ਹਟਦਾ, ਜਾਂ ਤਾਂ ਮੈਨੂੰ ਦਿਖਾਓ ਵੀ ਉਹਨਾਂ ਨੂੰ ਲੋੜ ਨਹੀਂ ਹੈ। ਅਤੇ ਮਹਾਰਾਜ ਕਹਿੰਦੇ ਚੰਗਾ ਫਿਰ ਅੱਖਾਂ ਮੀਚ, ਜਦੋਂ ਅੱਖਾਂ ਮੀਚੀਆਂ ਅਤੇ ਉਹ ਬਸ ਜਿਵੇਂ ਕੋਈ ਸੁਪਨਾ ਜਿਹਾ ਆਉਂਦਾ ਇਸ ਤਰ੍ਹਾਂ ਸ਼ੁਰੂ ਹੋਇਆ ਹੈ। ਉਸ ਵੇਲੇ ਨੇ ਦਰਸ਼ਨ ਕੀਤੇ, ਜਦੋਂ ਇਹਨਾਂ ਨੇ ਦੇਖਿਆ ਕਾਲੂ ਨੂੰ ਹੱਥ ਜੋੜ ਕੇ ਖੜਿਆ ਹੋ ਗਏ ਵੀ ਧੰਨ ਹੈ ਧੰਨ ਹੈ, ਤੂੰ ਵੀ ਜਪ ਤਪ ਕੀਤੇ, ਜਪ ਤਪ ਦਾ ਸਦਕਾ ਤੇਰੇ ਘਰੇ ਪਰਮੇਸ਼ੁਰ ਆਪ ਪੈਦਾ ਹੋਇਆ, ਤੂੰ ਤਾਂ ਆਪ ਉਧਰਨਾ ਹੈ ਵੀ ਤੂੰ ਤਾਂ ਸਾਡੇ ਵਰਗਿਆਂ ਦਾ ਵੀ ਉਧਾਰ ਕਰ ਦਿੱਤਾ ਹੈ, ਤੇਰੇ ਵਰਗਾ ਕੌਣ ਹੈ? ਉਹ ਵੀ ਕਾਲੂ ਤੂੰ ਗੁਰੂ ਨਾਨਕ ਨੂੰ ਆਪਣਾ ਪੁੱਤਰ ਕਰਕੇ ਨਾ ਜਾਣੀ, ਉਹ ਤਾਂ ਪਰਮੇਸ਼ੁਰ ਆ ਗਿਆ, ਉਹਨੇ ਸਾਰਿਆਂ ਕੁਲਾਂ ਦਾ ਉਧਾਰ ਕਰ ਦਿੱਤਾ ਹੈ। ਇਸ ਤਰ੍ਹਾਂ ਉਹ ਜਗ੍ਹਾ ਜੁਗਾ ਜੀ ਦੇਖ ਕੇ ਸਹੂਲਤਾਂ ਜੀਆਂ ਦੇਖ ਕੇ ਅਤੇ ਫਿਰ ਪੁੱਛ ਪੜਤਾਲ ਕਰਨ ਲੱਗਿਆ ਵੀ ਤੁਸੀਂ ਕਦੋਂ ਕਦੇ ਇੱਥੇ ਆਏ ਹੋ, ਕਦੋਂ ਕਦੇ ਰਹਿ ਰਹੇ ਹੋ? ਕਹਿੰਦੇ ਜਦੋਂ ਤਾਂ ਤੇਰੇ ਘਰੇ ਗੁਰੂ ਨਾਨਕ ਨੇ ਉਤਾਰ ਲਿਆ, ਉਦੋਂ ਤੋਂ ਲੈ ਕੇ ਅਸੀਂ ਇਸ ਜਗ੍ਹਾ ਵਿੱਚ ਰਹਿ ਰਹੇ, ਮੌਜਾਂ ਲੁੱਟ ਰਹੇ। ਫਿਰ ਇਹਦਾ ਅੰਦਰਲਾ ਜੀ ਜਾ ਕਰੇ ਕਾਲੂ ਦਾ ਵੀ ਮੈਂ ਵੀ ਇੱਥੇ ਰਹਿ ਪਾ। ਮਹਾਰਾਜ ਨੇ ਉਹ ਸਾਰਾ ਕੁਝ ਦਿਖਾ ਕੇ ਅਤੇ ਹਿਲਾਇਆ ਚਲਾਇਆ ਅਤੇ ਉੱਠ ਕੇ ਚਰਨੀ ਪੈ ਗਿਆ। ਕਹਿੰਦਾ ਮਹਾਰਾਜ ਸਾਰਾ ਕੁਛ ਦੇਖ ਲਿਆ। ਕਹਿੰਦੇ ਵੀ ਤੁਸੀਂ ਸੱਚ ਕਹਿੰਦੇ ਵੀ ਉੱਥੇ ਨਹੀਂ ਹੈ, ਉਹਨਾਂ ਨੇ ਕੋਈ ਭੁੱਖ ਤੇ, ਉਹ ਤਾਂ ਜਗ੍ਹਾ ਹੀ ਬਹੁਤ ਵਧੀਆ ਹੈ। ਅਤੇ ਮਹਾਰਾਜ ਹੁਣ ਮੇਰੀ ਤਾਂ ਬੇਨਤੀ ਇਹੀ ਹੈ ਵੀ ਮੈਨੂੰ ਉੱਥੇ ਛੇਤੀ ਪਹੁੰਚਾਓ। ਮਹਾਰਾਜ ਕਹਿੰਦੇ ਕੋਈ ਨਾ, ਥੋੜ੍ਹਾ ਸਮਾਂ ਰਹਿੰਦਾ, ਬਸ ਤੂੰ ਉੱਥੇ ਹੀ ਪੁੱਜ ਜਾਣਾ, ਕਿਧਰੇ ਨਹੀਂ ਜਾਣਾ ਹੈ। ਇਸ ਤਰ੍ਹਾਂ ਮਹਾਰਾਜ ਨੇ ਤਾਂ ਇਹ ਸਾਰਾ ਕੁਛ ਪ੍ਰਥਾ ਆਪਣੇ ਹੁੰਦਿਆਂ ਪਿਓ ਦੇ ਰਾਹੀਂ ਵੀ ਬੰਦ ਕਰਵਾ ਦਿੱਤੀ ਸੀ, ਪਰ ਕਈ ਜਿਹੜੇ ਲੋਕ ਹੈ ਅਜੇ ਵੀ ਐਸਾ ਉਹ ਕਹਿੰਦੇ ਨੇ ਵੀ ਇਹ ਨਹੀਂ, ਇਹ ਕਰੇ ਤੋਂ ਬਿਨਾਂ ਤਾਂ ਸਰਦਾ ਨਹੀਂ ਹੈ। ਪਰ ਇਹ ਉਂਝ ਠੀਕ ਹੈ ਵੀ ਕਿਸੇ ਬਜ਼ੁਰਗ ਦੇ ਨਿਮਿਤ ਕੋਈ ਦਾਨ ਪੁੰਨ ਕਰ ਦੇਣਾ, ਕੋਈ ਪਾਠ ਪੂਜਾ ਕਰ ਕਰਾ ਦੇਣੀ ਕੋਈ ਮਾੜੀ ਨਹੀਂ ਹੈ, ਪਰ ਜਿਹੜਾ ਵਹਿਮ ਭੁਲੇਖੇ ਵਿੱਚ ਆ ਕੇ ਭਰਮ ਵਿੱਚ ਪੈ ਕੇ ਪਕੜਨਾ ਵੀ ਕੁੱਤਿਆਂ ਨੂੰ ਪਾਓ ਖੀਰ ਜਾਂ ਉੱਤੇ ਕਾਵਾਂ ਨੂੰ ਸਿੱਟੋ ਕੰਧ ਬਨੇਰੇ 'ਤੇ ਵੀ ਫੇਰ ਉਹ ਛੈਂਡ ਸਾਡੇ ਬਜ਼ੁਰਗ ਖਾ ਕੇ ਖੀਰ ਰੱਜਣਗੇ। ਇਹ ਤਾਂ ਫਿਰ ਕਬੀਰ ਸਾਹਿਬ ਜੀ ਨੇ ਚੰਗੀ ਲੰਮੀ ਹੱਥੀਂ ਇਹੋ ਜਿਹੇ ਲੋਕਾਂ ਨੂੰ ਲਿਆ, ਜੀਵਤ ਪਿੱਤਰ ਨਾ ਮਾਨੈ ਕੋ ਮੂਹੇ ਸਦਾਦ ਕੀ ਰਾਹੀਂ, ਪਿੱਤਰ ਵੀ ਬਹੁਤ ਪਾਵੈ ਕਾਹੀਂ ਕੂਆ ਕੂਕਰ ਖਾਏ। ਕਹਿੰਦੇ ਜਾਂਦਿਆਂ ਬਜ਼ੁਰਗਾਂ ਨੂੰ ਤਾਂ ਕੋਈ ਪਾਣੀ ਨਹੀਂ ਦਿੰਦਾ, ਕੁੜੀ ਵਾਲੇ ਇਕੱਠੇ ਸਿੱਟ ਸੜਦੇ ਆ, ਮਿਰਚਾਂ ਨਾ ਦਿੰਦੇ ਆ, ਕੁੱਟਦੇ ਮਾਰਦੇ ਗਾਲਾਂ ਕੱਢਦੇ, ਜਦੋਂ ਮਰ ਜਾਏ ਫਿਰ ਕਹਿੰਦੇ ਖੀਰਾਂ ਕੜਾ ਕਰਾਉਂਦੇ ਫਿਰਦੇ, ਸਰਾਧ ਕਰਦੇ ਫਿਰਦੇ। ਕਹਿੰਦੇ ਉਹ ਭਲੇ ਮਾਨਸ, ਉਹ ਕਹਿੰਦੇ ਜਿਉਂਦੇ ਨੂੰ ਖਾਇਆ ਮਰਿਆ ਕਿਵੇਂ ਖਾਊਗਾ, ਉਹ ਗੋਦੋਂ ਤਾਂ ਪੁੱਛਿਆ ਨਹੀਂ। ਕਹਿੰਦੇ ਫਿਰ ਕੌਣ ਖਾਣਗੇ ਮਹਾਰਾਜ ਖੀਰ ਜੀ? ਕਹਿੰਦੇ ਕੂਆ ਕੂਕਰ ਖਾਈ, ਕਾਂ ਕੁੱਤੇ ਖਾ ਜਾਣਗੇ। ਇਸ ਕਰਕੇ ਇਹ ਤਾਂ ਜਾਂਦੇ ਨੂੰ ਸਤਿਕਾਰ ਦਈਏ, ਜਾਂਦੇ ਨੂੰ ਸਭ ਕੁਛ ਛਕਾਈਏ, ਚਲੋ ਫਿਰ ਜੇ ਬਾਅਦ ਵਿੱਚ ਉਹਦੇ ਨਾਂ ਦਾ ਦਾਨ ਪੁੰਨ ਕਰਨਾ ਕਰ ਲਈਏ, ਪਰ ਵਹਿਮ ਵਿੱਚ ਨਾ ਵੀ ਕਾਂ ਕੁੱਤਿਆਂ ਨੂੰ ਪਾਈਏ ਖੁਆਈਏ ਫਿਰ ਹੀ ਉਹ ਰੱਜਣਗੇ। ਅੱਜ ਕੱਲ੍ਹ ਐਸਾ ਇਹ ਵਹਿਮ ਭੁਲੇਖਾ ਚੱਲ ਰਿਹਾ ਹੈ। ਕਾਲੂ ਕਹੈ ਨਾਮ ਸਿਸ ਰੱਖੋ, ਕਾਲੂ ਜੀ ਕਹਿਣ ਲੱਗੇ ਐ ਹਰਦਿਆਲ ਜੀ ਇਹ ਬੱਚੇ ਦਾ ਐ ਚੰਗੀ ਸੋਹਣਾ ਨਾਂ ਰੱਖੋ, ਵਰਨ ਸੋਧ ਸ਼ੁੱਧ ਮੁਝ ਸੋ ਭਾਖੋ, ਚੰਗੇ ਅੱਖਰਾਂ ਦੀ ਸੋਧ ਵਿਚਾਰ ਕਰਕੇ ਸ਼ੁੱਧ ਨਾਮ ਫਿਰ ਮੈਨੂੰ ਦੱਸੋ। ਸੁਣ ਕਾਲੂ ਇਸ ਨਾਮ ਅਪਾਰਾ, ਉਸ ਵੇਲੇ ਹਰਦਿਆਲ ਕਹਿਣ ਲੱਗਾ ਕਾਲੂ ਸੁਣ ਲਾ ਇਹਦਾ ਜਿਹੜਾ ਨਾਮ ਹੈ, ਕਹਿੰਦੇ ਉਹ ਤਾਂ ਬਹੁਤ ਮਹਾਨ ਤੋਂ ਮਹਾਨ ਹੀ ਮੈਂ ਵਿਚਾਰ ਕੇ ਰੱਖਾਂਗਾ। ਹਾਂ ਰਾਖੋ ਕਰ ਸੋਧ ਵਿਚਾਰਾ, ਕਹਿੰਦੇ ਚੰਗੀ ਤਰ੍ਹਾਂ ਖੋਜ ਪੜਤਾਲ ਕਰਕੇ ਢੂੰਡ ਕਰਕੇ ਫਿਰ ਇਹਨਾਂ ਦਾ ਨਾਮ ਮੈਂ ਮਹਾਨ ਰੱਖਾਂਗਾ। ਆਪ ਨਿਜ ਕੁੱਲ ਕੁੱਲ ਕੀ ਜਹ ਚਾਲੀ, ਤੂੰ ਹੁਣ ਆਪਣੇ ਜਿਵੇਂ ਬੇਤੀਆਂ ਦੀ ਬਸ ਦੀ ਕੁੱਲ ਦੀ ਰੀਤੀ ਹੈ ਉਹ ਮਰਯਾਦਾ ਕਰ ਲੈ, ਜੋ ਜਾਚਾ ਹੈ ਤੇਹ ਭੇਜ ਨਾ ਖਾਲੀ। ਮੈਂ ਤਾਂ ਤੈਨੂੰ ਇਹੀ ਕਹਾਂਗਾ, ਤੇਰੇ ਘਰੇ ਅਵਤਾਰੀ ਪੁਰਸ਼ ਆ ਗਿਆ, ਭਗਵਾਨ ਆ ਗਿਆ, ਜਿਹੜਾ ਵੀ ਕੋਈ ਮੰਗਤਾ ਗਰੀਬ ਆ ਜਾਂਦਾ ਤੂੰ ਉਹਨੂੰ ਖਾਲੀ ਨਾ ਭੇਜੀ, ਸਭ ਦੀਆਂ ਆਸ਼ੀਰਵਾਦਾਂ ਲਈ। ਇਸ ਕਰਕੇ ਦਿਲ ਖੋਲ੍ਹ ਕੇ ਤੂੰ ਦਾਨ ਕਰ, ਮੇਰਾ ਕਹਿਣਾ ਤਾਂ ਇਹੀ ਹੈ ਤੈਨੂੰ। ਇਸ ਤਰ੍ਹਾਂ ਇਹ ਕਹਿ ਕੇ ਆਪਣੇ ਘਰ ਵੱਲ ਨੂੰ ਪਰਤ ਗਿਆ ਸੀ। ਉਸ ਤੋਂ ਬਾਅਦ ਜਿਵੇਂ ਕਾਲੂ ਜੀ ਨੇ ਫਿਰ ਖੁਸ਼ੀ ਵਿੱਚ ਆ ਕੇ ਦਾਨ ਦੀ ਧਾਰਾ ਚਲਾਈ, ਖੁਸ਼ੀ ਵਿੱਚ ਬਾਜੇ ਵਜਾਏ, ਢੋਲਕ ਛੈਣੇ ਢੱਲੀਆਂ, ਇਸੇ ਤਰ੍ਹਾਂ ਜਿਹੜੀਆਂ ਮਾਈਆਂ ਬੀਬੀਆਂ ਘਰ ਦੇ ਵਿੱਚ ਆ ਕੇ ਖੁਸ਼ੀ ਦੇ ਜਿਵੇਂ ਗੀਤ ਗਾਏ, ਉਹਨਾਂ ਨੇ ਵਧਾਈਆਂ ਦਿੱਤੀਆਂ, ਉਹਦਾ ਸੋਹਣੇ ਢੰਗ ਨਾਲ ਕਵੀ ਜੀ ਨੇ ਕਥਨ ਕੀਤਾ ਹੈ। ਉਹ ਇਤਿਹਾਸ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਸਰਵਣ ਕਰ ਲਵਾਂਗੇ। ਹੁਣ ਜਿਹੜਾ ਸਮਾਂ ਜਿੰਨਾ ਕੁ ਨਿਯਤ ਕੀਤਾ ਉਹ ਪੂਰਾ ਹੀ ਹੋ ਗਿਆ, ਉੱਪਰ ਹੀ ਜਾ ਰਿਹਾ ਹੈ। ਅੱਜ ਆਪਾਂ ਇੱਥੇ ਸਮਾਪਤੀ ਕਰਕੇ ਅਰਦਾਸ ਵੀ ਜੁੜੀਏ ਜੀ। ਸੁਣ ਕਾਲੂ ਇਸ ਨਾਮ ਅਪਾਰਾ, ਹਾਂ ਰਾਖੋ ਕਰ ਸੋਧ ਵਿਚਾਰਾ, ਅਬ ਨਿਜ ਕੁੱਲ ਕੀ ਜਹ ਚਾਲੀ, ਜੋ ਜਾਚ ਹੈ ਤੇਹ ਭੇਜ ਨਾ ਖਾਲੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਤ ਹੈ ਪਾਰ ਬ੍ਰਹਮ ਅਵਨਾਸੀ ਅਗਨਾਸ, ਹੇ ਪੂਰਨ ਹੈ ਸਰਵਮੈ ਦੁਖ ਪੰਜਨ ਗੁਣਤਾਰ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜੰਕੇ ਸਦਾ ਭਵੇਕ, ਹੇ ਅਪਰੰਪਰ ਹਰ ਹਰੇ, ਹੈ ਪੀ ਹੋ ਬਨਹਾਰ, ਹੇ ਸੰਤਾਂ ਕਾ ਸਦਾ ਸੰਗ, ਨਿਧਾਰਾ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀਏ ਪਰੋ। ਆਏ ਪ੍ਰਭ ਸ਼ਰਣਾਗਤੀ, ਕਿਰਪਾ ਨਿਧ ਦਿਆ, ਏਕ ਅੱਖਰ ਹਰ ਮਨ ਵਸਤ ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ ਹੈ ਚਰੇ ਸੋ ਚਰੇ ਪਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰ ਉਤਾਰਨ ਹਾਰ, ਜੋ ਸਰਦਾ ਕਰ ਸੇਵਨ ਗੁਰੂ ਪਾਰ ਉਤਾਰਨ ਹਾਰ। ਠਾਕੁਰ ਤੁਮ ਪੈ ਅਰਦਾਸ।